ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਥਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਿੰਧ ਮਹਾਨਦ ਕੇ ਉਰੇ ਪੱਚੀਸ ਕੋਸ ਪਰ ਥਾਨ ਗਿਰ ਊਚੋ ਕੋਸਿਕ ਤਹਾਂ ਦੇਖਿਓ ਕਿਰਪਾ ਨਿਦਾਨ ਸਿੰਧ ਮਹਾਨਦ ਕੇ ਉਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰਕੇ ਲਾਹਾ ਹਾਸਲ ਕਰਦੇ ਹਾਂ। ਅਜਵੇ ਇਤਿਹਾਸ ਰਾਹੀਂ ਗੁਰੂ ਕਾ ਪ੍ਰਸੰਗ ਪੜ੍ਹ ਸੁਣ ਕੇ ਲਾਹਾ ਲੈਣ ਲਈ ਸਤਿਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੀਆਂ ਸੰਗਤ ਰੂਪ ਵੀ ਜੁੜ ਰਹੇ ਹਾਂ। ਕੱਲ੍ਹ ਦੇ ਦੀਵਾਨ ਵੀ ਜਿਹੜਾ ਪ੍ਰਸੰਗ ਛੱਡਿਆ ਸੀ ਉਸ ਤੋਂ ਅੱਗੇ ਪ੍ਰਾਰੰਭ ਕਰ ਰਹੇ ਹਾਂ। ਇਸ ਤਰ੍ਹਾਂ ਆਪ ਜੀ ਕਸ਼ਮੀਰ ਦੇ ਇਲਾਕੇ ਵਿੱਚ ਚਲੇ ਗਏ। ਯਾਰੀ ਰਾਹੀਂ ਆਪ ਜੀ ਨੇ ਜਿੱਥੇ ਅੱਜ ਕੱਲ੍ਹ ਮੁੱਟਣ ਸਾਹਿਬ ਗੁਰਦੁਆਰਾ ਸਵਾਏ ਮਾਨ ਹੈ, ਇੱਥੇ ਬੈਠ ਕੇ ਧਰਮ ਦੀ ਜਗ੍ਹਾ ਕਾਇਮ ਕਰਵਾਈ, ਸਾਰਿਆਂ ਨੂੰ ਸੋ ਉਪਦੇਸ਼ ਦੇ ਕੇ ਨਿਹਾਲ ਕੀਤਾ, ਇੱਥੋਂ ਅੱਗੇ ਚਲੇ ਗਏ। ਇੱਕ ਬ੍ਰਹਮਦਾਸ ਖੋਟਾ ਜੋ ਬੜਾ ਤਕੜਾ ਵਿਦਵਾਨ ਸੀ, ਪੜ੍ਹਿਆ ਲਿਖਿਆ ਸੀ, ਗ੍ਰੰਥਾਂ ਦੇ ਦੋ ਉੱਠ ਵੀ ਨਾਲ ਲੱਦੀ ਫਿਰ ਰਿਹਾ ਸੀ ਅਤੇ ਵਿਦਿਆ ਦਾ ਬੜਾ ਜਿਸ ਨੂੰ ਹੰਕਾਰ ਹੋਇਆ ਹੋਇਆ ਸੀ, ਕਿਉਂਕਿ ਜਿੱਥੇ ਕਿਸੇ ਵਿਦਵਾਨ ਦੇ ਨਾਲ ਜਾ ਕੇ ਚਰਚਾ ਕਰਦਾ ਸੀ, ਜਦੋਂ ਚਰਚਾ ਵਿੱਚ ਇਹਦੀ ਜਿੱਤ ਹੋ ਜਾਂਦੀ ਸੀ, ਸ਼ਰਤ ਰੱਖੀ ਹੁੰਦੀ ਸੀ ਵੀ ਜਿਹੜਾ ਜਿੱਤ ਲਏਗਾ ਉਹਦੇ ਗ੍ਰੰਥ ਹਾਰੇ ਹੋਏ ਦੇ ਲੈ ਲਏਗਾ। ਇਸ ਤਰ੍ਹਾਂ ਇਹ ਗ੍ਰੰਥ ਖੋਲ ਲੈਂਦਾ ਸੀ ਇਹ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਸ ਇਲਾਕੇ ਵਿੱਚ ਆਉਣਾ ਸੁਣਿਆ ਹੈ, ਇਹ ਮਾਣ ਹੰਕਾਰ ਵਿੱਚ ਭਰਿਆ ਹੋਇਆ ਸਤਿਗੁਰੂ ਦੀ ਹਜ਼ੂਰੀ ਵਿੱਚ ਆ ਬੈਠਾ ਹੈ। ਉਸ ਵੇਲੇ ਆਪਣੀ ਵਿਦਵਤਾ ਜੀ ਘੋਟਣ ਲੱਗਿਆ ਹੈ। ਗੁਰੂ ਮਹਾਰਾਜ ਨੇ ਇਹਦਾ ਮਾਣ ਹੰਕਾਰ ਧੋਣ ਲਈ ਆਪਣੇ ਮੁਖਾਰਬਿੰਦ ਤੋਂ ਇੱਕ ਸਲੋਕ ਉਚਾਰਨ ਕੀਤਾ, ਜੋ ਹੁਣ ਵੀ ਆਸਾ ਦੀ ਵਾਰ ਦੀ ਬਾਣੀ ਵਿੱਚ ਅੰਕਿਤ ਹੈ। ਮਹਾਰਾਜ ਕਹਿਣ ਲੱਗੇ, ਬ੍ਰਹਮਦਾਸ ਖੋੜੇ ਵੇਦ ਪੜ੍ਹ ਲਈਏ, ਸ਼ਾਸਤਰ ਪੜ੍ਹ ਲਈਏ, ਸਿਮਰਤੀਆਂ ਪੜ੍ਹ ਲਈਏ, ਪੁਰਾਣ ਪੜ੍ਹ ਲਈਏ। ਇੰਨਾ ਕਹਿੰਦੇ ਪੜ੍ਹ ਪੜ੍ਹ ਕੇ ਗ੍ਰੰਥ ਇਕੱਠੇ ਕਰ ਲਈਏ, ਜਦੋਂ ਕਿਸੇ ਪਾਸੇ ਜਾਣਾ ਹੋਵੇ ਗੱਡੀ ਵਿੱਚ ਲੱਦ ਕੇ ਲਿਜਾਈਏ ਉਹਨਾਂ ਨੂੰ। ਇਹ ਨਹੀਂ ਵੀ ਦੋ ਚਾਰ ਪੁਸਤਕਾਂ ਹੋਣ ਵੀ ਚਲੋ ਬਗਲ ਵਿੱਚ ਕਸ਼ ਦਿੱਤੀਆਂ ਤਾਂ ਜਾਈਏ, ਇੰਨੇ ਪੜ੍ਹ ਪੜ੍ਹਾ ਲਈਏ, ਕਹਿੰਦੇ ਗੱਡੀ ਲੱਦ ਲਈਏ। ਇਸੇ ਤਰ੍ਹਾਂ ਇੰਨਾ ਪੜ੍ਹ ਭੁਲਾ ਲਈਏ, ਜਦੋਂ ਕਿਤੇ ਦੂਰ ਜਾਣਾ ਹੋਵੇ ਫਿਰ ਨਾਲ ਸਿੰਦੇ ਸਾਸ ਜਾਵੇ, ਕਾਫਲਾ ਜਾਵੇ, ਉੱਠਾਂ 'ਤੇ ਲੱਦੇ ਹੋਣ ਗ੍ਰੰਥ, ਅਤੇ ਉੱਠ ਲੱਦ ਕੇ ਲਿਜਾਈਏ, ਜਿਵੇਂ ਹੁਣ ਤੂੰ ਲਈ ਫਿਰਦਾ ਉੱਠ ਉੱਠ ਗ੍ਰੰਥਾਂ ਦੇ ਲੱਦ ਕੇ। ਅਤੇ ਜੇ ਕਿਸੇ ਨਦੀ ਤੋਂ ਪਾਰ ਲੰਘਣਾ ਹੋਵੇ ਫਿਰ ਉਹ ਗ੍ਰੰਥਾਂ ਨੂੰ ਕਹਿੰਦੇ ਇੰਨਾ ਪੜ੍ਹੀਏ, ਬੇੜੀ ਵਿੱਚ ਪਾ ਕੇ, ਨੌਕਾ ਵਿੱਚ ਪਾ ਕੇ ਨਾਲ ਲੰਘਾਈਏ। ਅਤੇ ਜਦੋਂ ਗ੍ਰੰਥ ਦੇ ਪੜ੍ਹੇ ਪੜ੍ਹਾਏ ਫਿਰ ਪੁਰਾਣੇ ਹੋ ਜਾਣ, ਕੋਈ ਟੋਆ ਪੁੱਟ ਕੇ ਵੀ ਬੇਅਦਬੀ ਨਾ ਹੋਵੇ ਇਹਨਾਂ ਦੀ, ਅਤੇ ਟੋਏ ਵਿੱਚ ਲੱਤ ਦੱਬ ਦਈਏ, ਜਾਂ ਪੜ੍ਹ ਪੜ੍ਹਾ ਕੇ ਫਿਰ ਇੰਨੀ ਮਾਇਆ ਇਕੱਠੀ ਕਰ ਲਈਏ ਵੀ ਸੰਭਾਲੀ ਨਾ ਜਾਵੇ, ਟੋਆ ਪੁੱਟ ਕੇ ਦੱਬ ਦਈਏ। ਇਸੇ ਤਰ੍ਹਾਂ ਫਿਰ ਇੰਨਾ ਪੜ੍ਹੀਏ ਵੀ ਸਾਲਾਂ ਦੇ ਸਾਲ ਹੀ ਪੜ੍ਹੀ ਜਾਈਏ, ਜਿੰਨੇ ਸਾਲਾਂ ਵਿੱਚ ਮਹੀਨੇ ਆਉਂਦੇ ਉਹਨਾਂ ਵਿੱਚ ਵੀ ਪੜ੍ਹੀ ਜਾਈਏ, ਜਿੰਨੀ ਉਮਰ ਹੈ ਉਹਦੇ ਵਿੱਚ ਵੀ ਪੜ੍ਹੀ ਜਾਈਏ, ਜਿੰਨੀ ਉਮਰ ਦੇ ਸਵਾਸ ਹੈ ਉਹਨਾਂ 'ਚ ਹੀ ਪੜ੍ਹੀ ਜਾਈਏ। ਮਹਾਰਾਜ ਕਹਿੰਦੇ ਅਸਲ ਤਾਂ ਗੱਲ ਇੱਕ ਪ੍ਰਵਾਨ ਹੈ, ਜੇ ਤਾਂ ਪਰਮੇਸ਼ਰ ਦਾ ਗੁਰੂ ਵਾਲਾ ਬਣ ਕੇ ਨਾਮ ਜਪਦਾ, ਭਾਵ ਭਗਤੀ ਕਰਦਾ, ਅਤੇ ਇਸ ਤਰ੍ਹਾਂ ਮਾਣ ਹੰਕਾਰ ਤੋਂ ਰਹਿਤ ਹੋ ਕੇ ਰਹਿੰਦਾ ਹੈ, ਫਿਰ ਤਾਂ ਇਹ ਗੱਲ ਜਿਹੜੀ ਕਹਿੰਦੇ ਪ੍ਰਵਾਨ ਹੈ ਵਾਹਿਗੁਰੂ ਨੂੰ। ਬਾਕੀ ਤਾਂ ਪੜ੍ਹ ਪੜ੍ਹਾ ਕੇ ਜਿਹੜਾ ਹਉਮੈ ਕਰਕੇ ਐਵੇਂ ਛੇਕੀਆਂ ਮਾਰਨੀਆਂ, ਇਹ ਸਭ ਕਹਿੰਦੇ ਚਖਈ ਮਾਰਨੀਆਂ, ਐਵੇਂ ਵਿਅਰਥੀ ਥੋਥੀਆਂ ਗੱਲਾਂ ਬਕਵਾਸ ਹੀ ਕਰਨਾ ਹੈ। ਇਸ ਤਰ੍ਹਾਂ ਇਹ ਸੁਣ ਕੇ ਉਸ ਵੇਲੇ ਨਿਮਰਤਾ ਵਿੱਚ ਆ ਗਿਆ। ਮਹਾਰਾਜ ਕਹਿੰਦੇ ਵੀ ਪੜ੍ਹ ਪੜ੍ਹਾਈ ਦੇ ਨਾਲ ਕੋਈ ਗੱਲ ਖਾਸ ਨਹੀਂ ਹੈ, ਗੁਰੂ ਦੁਆਰਾ ਉਪਦੇਸ਼ ਲੈ ਕੇ ਕਮਾਈ ਕਰਨੀ ਚਾਹੀਏ, ਫਿਰ ਹੀ ਸਫਲਤਾ ਹੈ। ਜਿਸ ਕਰਕੇ ਤੂੰ ਪੂਰੇ ਗੁਰੂ ਨੂੰ ਉਤਾਰ, ਉੱਥੋਂ ਉਪਦੇਸ਼ ਲੈ ਅਤੇ ਕਮਾਈ ਕਰ। ਫਿਰ ਕਹਿਣ ਲੱਗਿਆ, ਮਹਾਰਾਜ ਤੁਸੀਂ ਦੱਸੋ ਕਿਸ ਉਪਦੇਸ਼ ਲਿਆਵਾਂ, ਕਿਹਨੂੰ ਗੁਰੂ ਬਣਾਵਾਂ, ਤੁਸੀਂ ਪੂਰਨ ਹੋ। ਮਹਾਰਾਜ ਨੇ ਇਹਦਾ ਮਨ ਮਾਇਆ ਵਿੱਚ ਜ਼ਿਆਦਾ ਲੱਗਿਆ ਹੋਇਆ ਸੀ, ਇਹ ਮਾਇਆ ਨਾਲ ਜ਼ਿਆਦਾ ਹਿੱਤ ਕਰਦਾ ਸੀ, ਫਿਰ ਉਹ ਮਾਇਆ ਦਾ ਜਿਹੜਾ ਸੁਭਾਅ ਉਹ ਦਿਖਾਉਣ ਵਾਸਤੇ ਉਸ ਉੱਤੇ ਸਿੱਧੀ ਮਹਾਰਾਜ ਕਹਿੰਦੇ ਵੀ ਆ ਬਾਹਰ ਬਾਹਰ ਸਾਹਮਣੇ ਚਲਾ ਜਾ, ਚਾਰ ਸਾਧੂ ਬਾਹਰ ਬੈਠੇ ਹੈ, ਉਹਨਾਂ ਤੋਂ ਪੁੱਛ ਲਾ, ਉਹ ਤੈਨੂੰ ਦੱਸ ਦੇਣਗੇ ਵੀ ਤੂੰ ਕਿਹੜਾ ਗੁਰੂ ਧਾਰਨਾ ਹੈ, ਕਿੱਥੇ ਰਹਿੰਦਾ ਤੇਰਾ ਗੁਰੂ, ਉਹ ਦੱਸ ਦੇਣਗੇ। ਉਹ ਗੁਰੂ ਮਹਾਰਾਜ ਨੇ ਕਿਹੜੇ ਤਿੰਨੇ ਚਾਰੇ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਸਾਧੂ ਰੂਪ ਵਿੱਚ ਵਿਚਾਰ ਵਟਾਂਦਰਾ ਕਰਕੇ ਗਏ ਸੀ ਅਤੇ ਉੱਥੇ ਬੈਠੇ ਸੀ, ਉਹਨਾਂ ਨੂੰ ਜਾ ਮਿਲਿਆ ਹੈ, ਪੁੱਛਣ ਲੱਗਿਆ ਦੱਸੋ ਸੰਤੋ ਮੈਂ ਗੁਰੂ ਧਾਰਨਾ ਕਿੱਥੇ ਹੈ ਅਤੇ ਕਿਹਨੂੰ ਧਾਰਾਂ। ਉਹ ਕਹਿੰਦੇ ਵੀ ਆ ਸਾਹਮਣੇ ਇੱਕ ਮੰਦਰ ਬਣਿਆ, ਉਹਦੇ ਵਿੱਚ ਹੈਗਾ ਗੁਰੂ, ਉਦੋਂ ਲੈ ਲੈ ਉਪਦੇਸ਼। ਅਤੇ ਉੱਥੇ ਉਹ ਮਾਇਆ ਕਹਿੰਦੇ ਸਰੂਪ ਜਿਹਾ ਧਾਰਨ ਕਰਕੇ ਐਂ ਚੰਗੀ ਬਣੀ ਠਣੀ ਹੋਈ ਹੈ, ਜਦੋਂ ਅੰਦਰ ਗਿਆ ਤਾਂ ਜਾ ਕੇ ਉਹਨੂੰ ਮੱਥਾ ਜਿਹਾ ਟੇਕਿਆ, ਕਹਿੰਦਾ ਮੈਂ ਤੁਹਾਨੂੰ ਗੁਰੂ ਬਣਾਉਣਾ ਹੈ, ਗੁਰੂ ਧਾਰਨਾ ਉਪਦੇਸ਼ ਲੈਣਾ। ਉਹਨੇ ਸੈਂਡਲ ਜਾਂ ਜੁੱਤੀ ਚੀਲਾ ਲਈ ਹੈ, ਮਾਰਨੀ ਸਿਰ 'ਤੇ ਸ਼ੁਰੂ ਕਰ ਦਿੱਤੀ ਹੈ, ਮਸਾਂ ਖੇੜਾ ਜਿਹਾ ਛਡਾ ਕੇ ਭਜਿਆ। ਤੋਂ ਜਦੋਂ ਵਾਪਸ ਆਇਆ ਸੰਤ ਹੱਸ ਕੇ ਤਾੜੀ ਜੀ ਮਾਰ ਕਹਿਣ ਲੱਗੇ ਵੀ ਗੁਰੂ ਧਾਰਿਆ ਆ, ਛੇਤੀ ਮੁੜ ਆਇਆ। ਲੜਕਾ ਜੀ ਕੀ ਦੱਸਿਓ, ਤਾਂ ਇੱਥੇ ਬੜੀ ਕਠੋਰ ਸੁਭਾਅ ਵਾਲੀ, ਕ੍ਰੋਧ ਵਾਲੀ ਇਸਤਰੀ ਰਹਿੰਦੀ ਹੈ, ਮੇਰਾ ਤਾਂ ਬੁਰਾ ਹਾਲ ਉਹਨੇ ਕਰਤਾ। ਕਹਿੰਦੇ ਉਹ ਭਲਿਆ ਲੋਕਾਂ ਮੂਰਖਾ, ਉਹ ਮਾਇਆ ਸੀ, ਮਾਇਆ ਵਿੱਚ ਹੀ ਤੇਰਾ ਪ੍ਰੇਮ ਲੱਗਾ ਸੀ, ਮਾਇਆ ਜੁੱਤੀਆਂ ਹੀ ਪਾਉਂਦੀ ਹੁੰਦੀ ਹੈ। ਕਿਸੇ ਬਾਅਦ ਘਾਟ ਤੁਸੀਂ ਕੋ ਸਗਲੇ ਲੜ ਲੜ ਮੁਆ, ਕਿਸੇ ਨੂੰ ਵੱਧ ਆ ਗਈ, ਕਿਸੇ ਨੂੰ ਘੱਟ ਆ ਗਈ, ਇਹਦੇ ਪਿੱਛੇ ਲੜ ਲੜ ਮਰੀ ਜਾਂਦੇ ਹੈ। ਇਸ ਕਰਕੇ ਉਹ ਮਾਇਆ ਵਿੱਚ ਤੇਰਾ ਮਨ ਲੱਗਿਆ ਸੀ, ਮਹਾਰਾਜ ਨੇ ਤੈਨੂੰ ਭੇਜਿਆ। ਗੁਰੂ ਨਾਨਕ ਸਾਹਿਬ ਨਾਲੋਂ ਹੋਰ ਪੂਰਾ ਗੁਰੂ ਕਿਹੜਾ ਹੋਣਾ ਹੈ? ਜਾ ਗੁਰੂ ਨਾਨਕ ਸਾਹਿਬ ਦੇ ਚਰਨੀ ਲੱਗ, ਉਹਨਾਂ ਤੋਂ ਉਪਦੇਸ਼ ਲੈ ਲਾ, ਤੇਰੀ ਪੜਾ ਪੜਾਇਆ ਸਫਲ ਹੋਏ ਜਾਏ। ਫਿਰ ਆ ਕੇ ਮਹਾਰਾਜ ਦੇ ਚਰਨੀ ਲੱਗਿਆ ਸੀ, ਸਿੱਖ ਸਜ ਗਿਆ, ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ। ਇੱਥੇ ਮਹਾਰਾਜ ਫਿਰ ਧਰਮ ਦੀ ਜਗ੍ਹਾ ਬਣਾ ਕੇ, ਜਿਸਨੂੰ ਅੱਜ ਕੱਲ੍ਹ ਉਹ ਸਿੰਘ ਸਭਾ ਗੁਰਦੁਆਰਾ ਕਿਹਾ ਜਾਂਦਾ ਹੈ, ਫਿਰ ਇੱਥੇ ਇਹਨੂੰ ਮਹਾਰਾਜ ਨੇ ਸੇਵਾ ਦੇ ਉੱਪਰ ਲਾ ਦਿੱਤਾ ਸੀ, ਕਿਉਂ ਇਹਨੇ ਆਪਣਾ ਜੀਵਨ ਸਫਲ ਬਣਾਇਆ ਸੀ। ਇੱਥੋਂ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ, ਜਿੱਥੇ ਅੱਜ ਕੱਲ੍ਹ ਪੰਜਾਬ ਸਾਹਿਬ ਗੁਰਦੁਆਰਾ ਸਭਾਏਮਾਨ ਹੈ, ਇੱਥੇ ਗਏ ਸਨ। ਉਹ ਪੰਜਾਬ ਸਾਹਿਬ ਦਾ ਜਿਹੜਾ ਇਤਿਹਾਸ ਹੈ, ਪ੍ਰਸੰਗ ਅੱਜ ਆ ਰਿਹਾ ਹੈ, ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸਿੰਧ ਮਹਾਨਦ ਕੇ ਉਰੇ, ਜਿਹੜਾ ਮਹਾਨ ਸਿੰਧ ਦਰਿਆ ਹੈ, ਉਸ ਦਰਿਆ ਤੋਂ ਸੁਰਾਜਾ ਉਰੇ, 25 ਕੋਸ ਪਾਰ ਥਾਨ, 25 ਕੋਹਾਂ ਉੱਪਰ ਇੱਕ ਥਾਂ ਹੈ, ਫਿਰ ਉੱਚੋ ਕੋਸਕ ਤਹਾ, ਕਹਿੰਦੇ ਪਹਾੜ ਬੜਾ ਉੱਚਾ ਹੈ, ਅਤੇ ਪਹਾੜੀ ਜੇ ਰਸਤਾ ਕਹਿੰਦੇ ਕੋਕ ਕਰਦਾ ਹੈ, ਉਹ ਪਹਾੜ 'ਤੇ ਕਹਿੰਦੇ ਚਲਦਿਆਂ ਹੋਇਆਂ ਜਿਹੜਾ ਰਸਤਾ ਕੋਕ ਦਾ ਤੈਅ ਕਰਨਾ ਪੈਂਦਾ, ਕੋ ਜਾਣਾ ਪੈਂਦਾ ਉੱਚੇ ਪਹਾੜ 'ਤੇ। ਦੇਖਿਓ ਕਿਰਪਾ ਨਿਧਾਨ, ਉਹ ਜਿਹੜਾ ਐਸਾ ਉੱਚਾ ਪਹਾੜ ਹੈ ਜਿਹਦੇ ਜੇ ਜਾਈਏ ਤਾਂ ਕੋ ਚੱਲਣਾ ਪੈਂਦਾ ਉੱਪਰ, ਉਹ ਪਹਾੜ ਜਾਂ ਕਿਰਪਾ ਦੇ ਖਜ਼ਾਨੇ ਸਤਿਗੁਰੂ ਨੇ ਦੇਖਿਆ ਹੈ। ਚੌਪਈ ਤਰਵਰ ਹਰਤ ਤਰੇ ਥਲ ਸੁੰਦਰ, ਕਹਿੰਦੇ ਉਸ ਪਹਾੜ ਦੇ ਹੇਠਾਂ ਬਿਰਸ਼ ਹਰਾ ਭਰਾ ਹੈ, ਤੇ ਬੜਾ ਸੋਹਣਾ ਥਾਂ ਹੈ। ਬੈਠੇ ਗੁਰੂ ਸਗਲ ਗੁਣ ਮੰਦਰ, ਸਾਰੇ ਗੁਣਾਂ ਦੇ ਮੰਦਰ ਮਕਾਨ ਹਨ ਗੁਰੂ ਨਾਨਕ ਸਾਹਿਬ ਜੀ, ਉਹ ਹਰੇ ਭਰੇ ਦਰਖਤ ਦੇ ਹੇਠਾਂ ਬੈਠ ਗਏ ਹਨ। ਸਹਿਜ ਸੁਭਾਅ ਇੱਕ ਕੇਤਿਕ ਕਾਲਾ, ਸੁਤੇ ਸੁਭਾਅ ਜਿਵੇਂ ਆਪ ਜੀ ਦੀ ਮੌਜ ਹੈ, ਕੋਈ ਸਮਾਂ ਬੀਤ ਗਏ ਗਯੋ ਤੇ ਸਥਾਨ ਕਿਰਪਾਲਾ, ਦਿਆਲੂ ਕਿਰਪਾਲੂ ਸਤਿਗੁਰੂ ਜੀ ਨੂੰ ਬੈਠਿਆ ਹੋਇਆ ਉੱਥੇ ਸਮਾਂ ਲੰਘ ਗਿਆ ਕੁਝ ਇੱਕ। ਮਰਦਾਨੇ ਕੋ ਜਲ ਕੀ ਚਾਹੂ, ਮਹਾਰਾਜ ਇੱਥੇ ਬੈਠੇ ਰਹੇ, ਕੋਈ ਸਮਾਂ ਬੀਤੀ ਹੈ, ਫਿਰ ਭਾਈ ਮਰਦਾਨ ਦਾਨਾ ਨੂੰ ਜਲ ਛਕਣ ਦੀ ਜਿਹੜੀ ਚਾਹਨਾ ਹੈ। ਭਇਓ ਤ੍ਰਿਖਾਤੁਰ ਕਹਿ ਗੁਰ ਪਾਹੂ, ਇਹ ਨਾਲ ਵਿਆਕੁਲ ਹੋਇਆ ਹੋਇਆ ਹੈ, ਜਿਸ ਕਰਕੇ ਗੁਰੂ ਮਹਾਰਾਜ ਦੇ ਪਾਸ ਭਾਈ ਮਰਦਾਨਾ ਜੀ ਕਹਿਣ ਲੱਗ ਪਏ, ਹੇ ਪ੍ਰਭ ਇਹਾ ਨੀਰ ਨਹਿ ਨੇਰੈ, ਮਹਾਰਾਜ ਜਿੱਥੇ ਆਪ ਜੀ ਬੈਠੇ ਹੋ ਨਾ ਪਹਾੜ ਦੀ ਜੜ ਦੇ ਵਿੱਚ, ਇੱਥੇ ਤਾਂ ਕਿਤੇ ਪਾਣੀ ਨੇੜੇ ਤੇੜੇ ਦਿਸਦਾ ਨਹੀਂ। ਕਰਨ ਪਾਨ ਕੀ ਇੱਛਾ ਮੇਰਾ, ਗੁਰੂ ਨਾਨਕ ਸਾਹਿਬ ਜੀ ਮੈਂ ਮਰਦਾਨਾ ਦੀ ਪਾਣੀ ਪੀਣ ਦੀ ਇੱਛਾ ਹੈ। ਰਾਵਰ ਕੋ ਸਭ ਗਿਆਤਾ ਹੈ, ਗੁਰੂ ਨਾਨਕ ਸਾਹਿਬ ਤੁਸੀਂ ਅੰਤਰਜਾਮੀ, ਆਪ ਜੀ ਨੂੰ ਸਭ ਤਰ੍ਹਾਂ ਦੀ ਗਿਆਤ, ਆਪ ਜੀ ਨੂੰ ਸਭ ਤਰ੍ਹਾਂ ਕਰਕੇ ਪਤਾ ਹੈ। ਕਰ ਹੋ ਬਤਾਵਨ ਜਿਹਾ ਲਹਿ, ਜਿੱਥੇ ਵੀ ਮਾਣਾ ਪਾਣੀ ਤੁਸੀਂ ਜਾਣ ਦਿਓ ਮੈਨੂੰ ਦੱਸੋ, ਮੈਂ ਪਾਣੀ ਪੀ ਲਵਾਂ। ਜੇ ਨੇੜੇ ਨਹਿ ਚਲ ਹੋ ਅਗਾਰੀ, ਭਲਾ ਮਹਾਰਾਜ ਇੱਥੇ ਨੇੜੇ ਤੇੜੇ ਹੈ ਨੀ ਨਾ ਪਹਾੜ ਦੇ ਪਾਣੀ, ਫਿਰ ਇੱਥੇ ਕਾਹਨੂੰ ਬਹਿਣਾ, ਆਪ ਅੱਗੇ ਚੱਲ ਪਾ। ਬੈਠੋ ਤੈ ਜਹਿ ਸੁੰਦਰ ਬਾਰੀ, ਉੱਥੇ ਮਹਾਰਾ ਆਪ ਜਾ ਕੇ ਬੈਠੋ ਜਿੱਥੇ ਸੋਹਣਾ ਪਵਿੱਤਰ ਪਾਣੀ ਚੱਲ ਹੋਵੇ। ਸ੍ਰੀ ਨਾਨਕ ਸੁਣ ਕੇ ਕਹਿ ਬਾਣੀ। ਉਸ ਵੇਲੇ ਭਾਈ ਮਰਦਾਨਾ ਜੀ ਤੋਂ ਸੁਣ ਕੇ ਗੁਰੂ ਮਹਾਰਾਜ ਨੇ ਬਚਨ ਬਾਣੀ ਕਿਹਾ, ਕਰਹੋ ਪਾਨ ਇਤ ਹੀ ਢਿੱਗ ਪਾਣੀ। ਮਰਦਾਨਾ, ਇੱਥੇ ਨੇੜੇ ਪਾਣੀ ਹੈ ਤੇ ਤੂੰ ਬਈ ਪੀ ਲੈ ਛਕ ਲੈ। ਉੱਪਰ ਗਿਰ ਕੇ ਚੜ੍ਹੋ ਅਗਾਰੀ, ਕਹਿੰਦੇ ਆ ਸਾਹਮਣੇ ਉੱਚਾ ਪਹਾੜ ਆ ਇਹਦੇ ਉੱਪਰ ਤੂੰ ਚੜ੍ਹ ਜਾ। ਤਹਿ ਫਕੀਰ ਇੱਕ ਵਲੀ ਕੰਧਾਰੀ, ਇੱਥੇ ਵੀ ਇੱਕ ਫਕੀਰ ਰਹਿੰਦਾ ਹੈ, ਉਹ ਕੰਧਾਰ ਦੇ ਇਲਾਕੇ ਦਾ ਹੋਣ ਕਰਕੇ ਉਹਦਾ ਨਾਂ ਕੰਧਾਰੀ ਹੈ, ਸ਼ਕਤੀਆਂ ਵਾਲਾ ਹੋਣ ਕਰਕੇ ਉਹਦਾ ਨਾਂ ਬਲੀ ਹੈ, ਬਲੀ ਕੰਧਾਰੀ ਕਿਹਾ ਜਾਂਦਾ ਹੈ। ਉਂਜ ਵੀ ਮਰਦਾਨੇ ਉਹਦਾ ਨਾਂ ਹਸਨ ਅਵਦਾਲ ਪੀਰ ਹੈ। ਤਪ ਕੋ ਕਰਤ ਪ੍ਰੀਤ ਕੋ ਲਾਏ, ਉਹ ਜਿਹੜਾ ਹਸਨ ਅਵਤਾਲ ਪੀਰ ਬਲੀ ਕੰਧਾਰੀ ਹੈ, ਕਹਿੰਦੇ ਪ੍ਰੀਤੀ ਲਾ ਕੇ ਵੀ ਉੱਥੇ ਪਹਾੜ ਤੇ ਬੜਾ ਤਪ ਕਰ ਰਿਹਾ ਹੈ। ਚਾਹੇ ਪਰਲੋਕ ਵਿਖੇ ਸੁਖ ਪਾਏ, ਚਾਹੁੰਦਾ ਵੀ ਤਪ ਕਰਕੇ ਜਦੋਂ ਮੈਂ ਮਰਾਂਗਾ ਪਰਲੋਕ ਵੀ ਜਾ ਕੇ ਸੁਖ ਪਾਵਾਂਗਾ। ਤੁਰਕ ਦੇਹ ਸਮ ਸੋ ਹੈ ਤੇਰੀ, ਉਹ ਜਿਹੜਾ ਹਸਨ ਬਜ਼ਾਲ ਬਲੀ ਕੰਧਾਰੀ ਪੀਰ ਹੈ ਉਹ ਵੀ ਮੁਸਲਮਾਨ ਹੈ, ਤੇਰੀ ਦੇਹ ਵੀ ਕਹਿੰਦੇ ਮੁਸਲਮਾਨਾਂ ਵਰਗੀ ਹੈ, ਤੂੰ ਵੀ ਕਹਿੰਦੇ ਮਰਾਸੀ ਉਹਨਾਂ ਵਿੱਚੋਂ ਹੀ ਹੈ। ਕਰਹੋ ਜਾਚਨਾ ਤਹਿ ਜਲ ਕੇਰੀ, ਇਸ ਕਰਕੇ ਉਹ ਹਸਨ ਬਜ਼ਾਲ ਬਲੀ ਕੰਧਾਰੀ ਕਾਸੋਂ ਤੂੰ ਵੀ ਜਲ ਛਕਣ ਵਾਸਤੇ ਮੰਗ ਕਰ ਲੈ। ਕਰਕੇ ਪਾਨ ਆਏ ਹੈ ਜਾਵਦ, ਮਰਦਾਨੇ ਵੀ ਜਦੋਂ ਤੱਕ ਤੂੰ ਜਲ ਛਕ ਕੇ ਕਹਿੰਦੇ ਆ ਨਹੀਂ ਨਾ ਜਾਂਦਾ, ਇਸ ਤਾਰ ਤਰੇ ਟਿਕ ਹੈ ਹਮ ਤਾਵਦ, ਸਮੇਂ ਤੱਕ ਅਸੀਂ ਦਰਖਤ ਦੇ ਹੇਠ ਬੈਠੇ ਰਹਾਂਗੇ, ਤੂੰ ਜਲ ਛਕਿਆ ਫਿਰ ਆਪਾਂ ਵੀ ਚੱਲ ਪਾਂਗੇ ਅੱਗੇ ਨੂੰ। ਸ੍ਰੀ ਗੁਰ ਤੇ ਸੁਣ ਕਰ ਤਬ ਚੱਲ, ਬਾਲਾ ਜੀ ਕਹਿੰਦੇ ਆ ਹੇ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਤੋਂ ਸੁਣ ਕੇ ਮਰਦਾਨਾ ਚੱਲਿਆ ਪਹਾੜ ਉੱਪਰ ਨੂੰ। ਗਿਰ ਪਰ ਜਹਾਂ ਪੀਰ ਕੀ ਸ਼ਾਲਾ, ਪਹਾੜ ਦੇ ਉੱਪਰ ਜਿੱਥੇ ਹਸਮਦਾਲ ਪੀਰ ਦੀ ਮਹਾਨ ਤਕੜੀ ਜਗ੍ਹਾ ਸੀ। ਸਨੇ ਸਨੇ ਚੱਲ ਕੇ ਮਰਦਾਨਾ, ਪਹਾੜ ਉੱਚਾ ਹੈ ਜਿਸ ਕਰਕੇ ਮਰਦਾਨਾ ਤੇ ਹੈ ਹੌਲੀ ਹੌਲੀ ਚੱਲਦਾ ਹੈ। ਕਰਿਓ ਬਿਲੋਕਨ ਸੋ ਸ਼ੁਭ ਥਾਨ, ਅੱਗੇ ਜਿੱਥੇ ਹਸਮਦਾਲ ਪੀਰ ਦਾ ਸਥਾਨ ਜਾ ਕੇ ਵੇਖਿਆ ਵੀ ਬੜਾ ਸੋਹਣਾ ਸਜਾਇਆ ਬਜਾਇਆ, ਬਲੀ ਕੰਧਾਰੀ ਬੈਠਿਓ ਜਹਾਂ, ਜਿੱਥੇ ਬਲੀ ਕੰਧਾਰੀ ਹਸਨ ਬਜ਼ਾਲ ਪੀਰ ਬੈਠਾ ਹੋਇਆ ਹੈ। ਰਾਖਿਓ ਨੀਰ ਰੋਗ ਕੁਛ ਤਾਹਾ, ਇਸ ਤਰ੍ਹਾਂ ਦਸ ਵੀ ਮੰਜੀਆਂ ਕਿ ਜਿੰਨਾ ਕਹਿੰਦੇ ਪਾਣੀ ਇਸ ਨੇ ਰੋਕ ਰੱਖਿਆ, ਛੋਟੀ ਜੀ ਤਲਾਈ ਜੀ ਬਣਾਈ ਹੋਈ ਹੈ। ਕਰੀ ਬੰਦਗੀ ਹੋਇ ਕਰ ਤੀਰਾ, ਇਸ ਭਾਈ ਮਰਦਾਨਾ ਨੇ ਨੇੜੇ ਜੇ ਹੋ ਕੇ ਉਹ ਬਲੀ ਕੰਧਾਰੀ ਨੂੰ ਹਸਮ ਦਾਲ ਪੀਰ ਨੂੰ ਨਮਸ਼ਕਾਰ ਕੀਤੀ ਤੇ ਬੇਨਤੀ ਕੀਤੀ, ਮੁਝ ਕੋ ਤ੍ਰਿਖਾ ਦੇ ਜਲ ਪੀਰ, ਹਸਮ ਦਾਲ ਪੀਰ ਮੈਨੂੰ ਬੜੀ ਤੇਹ ਲੱਗੀ ਹੈ, ਤੂੰ ਵੀ ਪੀਣ ਲਈ ਜਲ ਛਕ ਬਖਸ਼ ਮੈਨੂੰ। ਨਿਕਟ ਨਾ ਮੋਕੋ ਇਹ ਠਾਂ ਪਾਇਓ, ਹਾਂਜੀ ਨਿਕਟ ਨਾ ਮੋਕੋ ਕਿਹ ਠਾਂ ਪਾਇਓ, ਕਿਉਂਕਿ ਵੀ ਮੈਂ ਨੇੜੇ ਤੇੜੇ ਇੱਥੇ ਪਾਣੀ ਨੀ ਕਿਤੇ ਪਾਇਆ ਹੈ, ਮੈਨੂੰ ਲੱਭਿਆ ਨਹੀਂ। ਜਾਂ ਤੇ ਚੱਲ ਸੁਣ ਸੁਧ ਮੈਂ ਆਇਓ, ਇਸ ਕਰਕੇ ਵੀ ਤੇਰੇ ਕੋਲ ਪਾਣੀ ਹੈ, ਖਬਰ ਸੁਣ ਕੇ ਮੈਂ ਚੱਲ ਕੇ ਆਇਆ ਤੇਰੇ ਪਾਸ। ਸੁਣ ਤਬ ਬੋਲਿਓ ਬਲੀ ਕੰਧਾਰੀ, ਮਰਦਾਨੇ ਤੋਂ ਸੁਣ ਕੇ ਤਦੋਂ ਜਿਹੜਾ ਇਹ ਬਲੀ ਕੰਧਾਰੀ ਹੈ ਬੋਲਿਆ, ਕੌਣ ਦੇਸ਼ ਤੇ ਤੂੰ ਤ੍ਰਿਖ ਭਾਰੀ, ਵੀ ਕਿਹੜੇ ਇਲਾਕੇ ਵਿੱਚੋਂ ਤੂੰ ਐ ਪਹਾੜੀ ਤਿਖਾ ਵਾਲਾ ਤਿਹਾਇਆ ਹੋਇਆ, ਅਹ ਏਕ ਲੋਕ ਐ ਕਿਹ ਸੰਗਾ, ਮੈਨੂੰ ਖੋਲ ਕੇ ਦੱਸ ਤੂੰ ਇਕੱਲਾ ਕਿ ਕਿਸੇ ਦੇ ਨਾਲ ਵੀ ਆਇਆ ਹੋਇਆ, ਹੋਰ ਵੀ ਤੇਰੇ ਨਾਲ। ਇਤ ਦਿਸ਼ ਆਇਓ ਕਿਉਂ ਇਸ ਢੰਗਾ, ਇਸ ਹਾਲਤ ਵਿੱਚ ਇਸ ਇਲਾਕੇ ਵਿੱਚ ਵੀ ਤੂੰ ਕਿਵੇਂ ਆ ਗਿਆ ਹੈ। ਮਰਦਾਨੇ ਸਭ ਕਹਿਓ ਬਿਰਤਾਂਤ, ਇਸ ਵੇਲੇ ਸੁਣ ਕੇ ਬਲੀ ਕੰਧਾਰੀ ਤੋਂ ਮਰਦਾਨੇ ਨੇ ਸਾਰਾ ਪ੍ਰਸੰਗ ਕਿਹਾ। ਤਪਾ ਗੁਰੂ ਨਾਨਕ ਬਖਿਆਤ, ਹਸਨ ਅਵਦਾਲ ਬਲੀ ਕੰਧਾਰੀ ਤੂੰ ਜਾਣਦਾ ਹੋਏਗਾ ਗੁਰੂ ਨਾਨਕ ਸਾਹਿਬ ਤਪਾ ਸੰਸਾਰ ਵਿੱਚ ਬੜਾ ਪ੍ਰਸਿੱਧ ਪ੍ਰਗਟ ਹੈ। ਦੇਸ਼ ਪੰਜਾਬ ਲਖ ਹੈ ਸਭ ਕੋਈ, ਹਾਂ ਕਹਿੰਦੇ ਉਹਨਾਂ ਦਾ ਇਲਾਕਾ ਪੰਜਾਬ ਦਾ ਹੈ, ਸਾਰੇ ਕਹਿੰਦੇ ਇਲਾਕੇ ਦੇ ਪੰਜਾਬ ਦੇ ਵੀ ਜਾਣਦੇ ਉਹਨਾਂ ਨੂੰ। ਵਿੱਚ ਰਹਿ ਜਿਤ ਕੇ ਤਥਲ ਅਵਲੋਈ, ਉਹ ਗੁਰੂ ਨਾਨਕ ਸਾਹਿਬ ਜਿੱਥੇ ਮੌਜ ਹੁੰਦੀ ਹੈ ਥਾਂ ਟਿਕਾਣੇ ਵੇਖਦੇ ਫਿਰਦੇ ਰਹਿੰਦੇ। ਹਿੰਦੂ ਤੁਰਕ ਸਰਬ ਹੀ ਮਨ ਹੈ, ਇਹ ਹਸਨ ਦਾਲ ਬਲੀ ਕੰਧਾਰੀ ਕੀ ਦੱਸੀਏ, ਉਹ ਗੁਰੂ ਨਾਨਕ ਤਪੇ ਨੂੰ ਹਿੰਦੂ ਵੀ ਮੁਸਲਮਾਨ ਸਭ ਮੰਨਦੇ ਪੂਜਦੇ। ਇੱਕ ਗੁਰ ਕਹਿ ਇੱਕ ਪੀਰ ਬਖਾਨ ਹੈ, ਜਿਹੜੇ ਹਿੰਦੂ ਆ ਉਹ ਤਾਂ ਗੁਰੂ ਨਾਨਕ ਸਾਹਿਬ ਨੂੰ ਗੁਰੂ ਕਹਿੰਦੇ ਹਨ, ਇੱਕ ਜਿਹੜੇ ਮੁਸਲਮਾਨ ਉਹਨਾਂ ਨੂੰ ਆਪਣਾ ਪੀਰ ਕਹਿੰਦੇ ਹਨ। ਵੱਡ ਅਜਮਤੀ ਪਰ ਹੈ ਤਿੰਨ ਪਾਇਨ, ਹੇ ਵੀ ਬਲੀ ਕੰਧਾਰੀ ਬੜੇ ਬੜੇ ਜਿਹੜੇ ਸ਼ਕਤੀਆਂ ਵਾਲੇ ਪੀਰ ਆ ਉਹ ਗੁਰੂ ਨਾਨਕ ਸਾਹਿਬ ਤਪੇ ਦੇ ਚਰਨੀ ਪੈਂਦੇ। ਧਰ ਹੈ ਅਗਾਰੀ ਬ੍ਰਿੰਦ ਉਪਾਇਨ, ਬੜੀਆਂ ਤਕੜੀਆਂ ਕਹਿੰਦੇ ਲਿਆ ਲਿਆ ਕੇ ਬੜੇ ਬੜੇ ਸ਼ਕਤੀਆਂ ਵਾਲੇ ਪੀਰੋ ਨਾ ਅੱਗੇ ਭੇਟਾਵਾਂ ਰੱਖਦੇ ਮੱਥੇ ਰਗੜਦੇ। ਤਿਨਕੇ ਸੰਗ ਰਬਾਬੀ ਮੈਂ ਹੋ, ਇਹ ਵੀ ਹਸਨ ਅਦਾਲ ਪੀਰ ਬਲੀ ਕੰਧਾਰੀ ਉਹਨਾਂ ਦੇ ਨਾਲ ਮੈਂ ਰਹਿਣ ਵਾਲਾ ਰਬਾਬੀਆਂ ਕੀਰਤਨੀਆਂ। ਸੁੰਦਰ ਸ਼ਬਦ ਗਾਵਨੇ ਕਹਿ, ਅੰਮ੍ਰਿਤ ਵੇੜੇ ਇਸ਼ਨਾਨ ਦਾ ਆਦਿਕ ਦੀ ਕਿਰਿਆ ਰਵਾਬ ਲੈ ਕੇ ਵੀ ਮੈਂ ਉਹਨਾਂ ਦੇ ਜਿਹੜੇ ਸੋਹਣੇ ਸ਼ਬਦ ਆ ਉਹਨਾਂ ਦਾ ਕੀਰਤਨ ਕਰਦਾ, ਮੈਂ ਉਹਨਾਂ ਦਾ ਰਾਗੀ ਆ। ਗਿਰ ਢਿੱਗ ਤਰ ਕੇ ਤਰਸੋ ਬੈਸੇ, ਇਸ ਸਮੇਂ ਜਿਹੜੇ ਗੁਰੂ ਨਾਨਕ ਸਾਹਿਬ ਮਹਾਨ ਪੀਰਾਂ ਦੇ ਪੀਰ ਸ਼ਕਤੀਆਂ ਵਾਲੇ ਵਾ, ਜਿਹੜਾ ਪਹਾੜ ਆ ਨਾ ਤੇਰਾ, ਇਹਦੇ ਪਹਾੜ ਹੇਠਾਂ ਜੜਾਂ ਵਿੱਚ ਬੈਠੇ। ਦੇਹ ਜਲ ਮਮ ਪ੍ਰਸੰਗ ਹੈ ਐਸੇ, ਮੇਰਾ ਪ੍ਰਸੰਗ ਤਾਂ ਇਸ ਤਰ੍ਹਾਂ ਦਾ ਹੈ, ਹੁਣ ਵੀ ਮੈਨੂੰ ਤੂੰ ਪਾਣੀ ਦੇ ਦੇ ਛੇਤੀ ਦੇ ਕੇ। ਕੀਰਤ ਜਦ ਸ੍ਰੀ ਗੁਰੂ ਉਚਾਰੀ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਭਾਈ ਮਰਦਾਨਾ ਨੇ ਜਦੋਂ ਗੁਰੂ ਨਾਨਕ ਸਾਹਿਬ ਦੀ ਮਹਿਮਾ ਇਹ ਪੀਰ ਕੋਲ ਬਹੁਤੀ ਕਹਿ ਦਿੱਤੀ, ਸਹਿ ਨਾ ਸਕਿਓ ਔਰ ਬਲੀ ਕੰਧਾਰੀ, ਮੇਰਾ ਬਲੀ ਕੰਧਾਰੀ ਹੈ ਗੁਰੂ ਨਾਨਕ ਦੀ ਮਹਿਮਾ ਨੂੰ ਹਿਰਦੇ ਵਿੱਚ ਸਹਾਰ ਨਹੀਂ ਸਕਿਆ। ਜਿਮ ਦ੍ਰਿਗ ਦੁੱਖ ਤੇ ਸੰਕਟ ਪੈ ਹੈ, ਜਿਵੇਂ ਕਿਸੇ ਦੇ ਨੇਤਰ ਦੁਖਦੇ ਹੋਣ ਤੇ ਉਹ ਦੁੱਖ ਜਾ ਪਾਉਂਦਾ ਔਖਾ ਜਾ ਹੋਇਆ ਹੋਵੇ। ਦੀਪਕ ਦੀਪਤ ਨਹਿ ਨਾ ਸੁਹੈ ਹੈ, ਉਹਦੇ ਸਾਹਮਣੇ ਕੋਈ ਕਹਿੰਦੇ ਤੇਲ ਪਾ ਕੇ ਦੀਵਾ ਜਗਾ ਦੇਵੇ ਤੇ ਉਹਨੂੰ ਦੀਵਾ ਜਗਦਾ ਚੰਗਾ ਨਹੀਂ ਨਾ ਲੱਗਦਾ ਹੁੰਦਾ ਹੈ। ਕਹਿ ਜੋ ਤਪਾ ਅਜਮਤੀ ਐਸੇ, ਇਸੇ ਤਰ੍ਹਾਂ ਇਹ ਕਹਿੰਦੇ ਔਖਾ ਜਾ ਹੋਇਆ ਕਹਿਣ ਲੱਗਿਆ ਮਰਦਾਨੇ ਨੂੰ ਵੀ, ਜੇ ਤੇਰਾ ਗੁਰੂ ਨਾਨਕ ਸਾਹਿਬ ਤਪਾ ਮਹਾਨ ਐਸੀ ਤਾਕਤ ਵਾਲਾ ਹੈ, ਕਿਉਂ ਨਾ ਮੰਗਾਵੇ ਜਲ ਜਹਿ ਵੈਸੇ, ਜਿੱਥੇ ਉਹ ਗੁਰੂ ਨਾਨਕ ਤੇਰੇ ਤਪਾ ਬੈਠੇ ਉੱਥੇ ਕਹਿੰਦੇ ਸ਼ਕਤੀ ਨਾਲ ਪਾਣੀ ਕਿਉਂ ਨੀ ਮੰਗਾ ਲੈਂਦੇ। ਜਿਸ ਮਹਿ ਅਜਮਤ ਕਹਿ ਗਹੀਰ, ਉਹ ਮਰਦਾਨੇ ਮਰਾਸੀਆ ਕੀਰਤਨੀਆ, ਜਿਸ ਗੁਰੂ ਨਾਨਕ ਤਪੇ ਵਿੱਚ ਤੂੰ ਕਹਿੰਦਾ ਵੀ ਬੜੀ ਤਕੜੀ ਕਰੋ ਤਾਕਤ ਹੈ। ਸੰਗੀ ਇਮ ਜਾਚਤ ਫਿਰ ਨੀਰ, ਉਹਨਾਂ ਦਾ ਸੰਗੀ ਸਾਥੀ ਕੀਰਤਨੀਆ ਇਸ ਤਰ੍ਹਾਂ ਕਹਿੰਦੇ ਪਾਣੀ ਮੰਗਦਾ ਫਿਰੇ। ਉਚਿਤ ਤ੍ਰਿਖਾਤੁਰ ਕੋ ਜਲ ਦੇਨਾ, ਠੀਕ ਹੈ ਵੀ ਜਿਹੜਾ ਪਾਣੀ ਦੇ ਨਾਲ ਧਿਆਨ ਵਿਆਕੁਲ ਹੋਵੇ ਉਹਨੂੰ ਪਾਣੀ ਦੇਣਾ ਯੋਗ ਹੁੰਦਾ ਹੈ। ਆਪਣੇ ਦਿਓ ਭਨੇ ਸੁਣ ਬੈਨਾ, ਕਹਿੰਦੇ ਸੁਣ ਲਾ ਮੇਰੇ ਬਚਨ ਕਹੇ, ਹੁਣ ਨੀ ਪਾਣੀ ਤੈਨੂੰ ਦੇਣਾ, ਹੁਣ ਤੋਂ ਆਪਣੇ ਸ਼ਕਤੀਆਂ ਵਾਲੇ ਪੀਰ ਕੋਲੇ ਤੂੰ ਪਾਣੀ ਲੈ। ਸੁਣ ਮਰਦਾਨਾ ਤਾਂ ਕੀ ਆਇਸ, ਇਸ ਤਰ੍ਹਾਂ ਬਲੀ ਕੰਧਾਰੀ ਦੀ ਆਗਿਆ ਜਾਇਸ ਭਾਈ ਮਰਦਾਨਾ ਸੁਣ ਕੇ, ਸਕਲਾ ਆਪਣ ਬਿਰਤਾਂਤ ਬਤਾਇਸ, ਗੁਰੂ ਨਾਨਕ ਸਾਹਿਬ ਜੀ ਦੇ ਕੋਲ ਚੱਲ ਕੇ ਆ ਗਿਆ, ਆਪਣਾ ਸਾਰਾ ਪ੍ਰਸੰਗ ਸੁਣਾ ਦਿੱਤਾ ਹੈ। ਰਾਵਰ ਕੋ ਜਸ ਸੁਣ ਦੁੱਖ ਮਾਹਾ, ਇਹ ਗੁਰੂ ਨਾਨਕ ਸਾਹਿਬ ਮਹਾਰਾ ਆਪ ਜੀ ਦਾ ਮੈਂ ਬੜਾ ਜਸ ਕਰ ਦਿੱਤਾ ਤੇ ਉਹ ਸੁਣ ਕੇ ਬੜੇ ਦੁੱਖ ਵਿੱਚ ਆ ਗਿਆ। ਜਨ ਬਿਰਹਨ ਮਨ ਸੱਸ ਬਹੁ ਦਾਹਾ, ਜੇ ਕੋਈ ਵਿਛੋੜੇ ਵਾਲੀ ਇਸਤਰੀ ਹੋਵੇ ਤੇ ਚੰਦਰਮਾ ਚੜਿਆ ਹੋਵੇ, ਕਹਿੰਦੇ ਜਿਵੇਂ ਉਹਨੂੰ ਚੰਦਰਮਾ ਬੜਾ ਦੁੱਖ ਦੇਣ ਵਾਲਾ ਲੱਗਦਾ, ਸੜ ਜਾਂਦੀ, ਇਸ ਤਰ੍ਹਾਂ ਕਹਿੰਦੇ ਉਹ ਮਹਾਰਾਜ ਸੜ ਮੱਚ ਗਿਆ। ਅਸਪੁਰ ਸ਼ੋਤਮ ਸੰਗ ਜੇ ਠਾਨਾ, ਮੈਨੂੰ ਤਰਕ ਜੀ ਮਾਰ ਕੇ ਕਹਿਣ ਲੱਗਿਆ ਵੀ ਐਸੇ ਜੇ ਗੁਰੂ ਨਾਨਕ ਸਾਹਿਬ ਉੱਤੋਂ ਪੁਰਸ਼ ਤਪਾ ਉਹਨਾਂ ਤੋਂ ਤੂੰ ਸੰਗ ਸਾਧ ਕੀ ਨਾ ਉਹਨਾਂ ਨਾਲ ਰਹਿਣਾ ਹੈ। ਜਲ ਜਾਚਤ ਵਿਚਰਤ ਬਹੁ ਥਾਨਾ, ਕਹਿੰਦੇ ਬਹੁਤੇ ਥਾਵਾਂ ਵਿੱਚ ਤੂੰ ਫਿਰਦੇ ਨਾਲ ਤੇ ਪਾਣੀ ਮੈਥੋਂ ਮੰਗਦੇ, ਕਿਉਂ ਨਾ ਨਿਕਾਸ ਹੈ ਨਿਕਟ ਸੰਕਟ ਸੋ ਨੀਰਾ। ਤੇਰੇ ਗੁਰੂ ਨਾਨਕ ਤਪਾ ਸ਼ਕਤੀਆਂ ਵਾਲੇ ਆਪਣੇ ਕੋਲ ਬੈਠੇ, ਪਾਣੀ ਕਿਉਂ ਨੇ ਸ਼ਕਤੀ ਨਾਲ ਕੱਢ ਲੈਂਦੇ। ਜੇ ਅਜਮਤ ਕਰ ਹੋ ਹੇ ਗਹੀਰਾ, ਤੇਰੇ ਗੁਰੂ ਨਾਨਕ ਤਪਾ ਮਹਾਨ ਸ਼ਕਤੀਆਂ ਦੇ ਕਰਕੇ ਤਕੜੇ ਹੋ। ਸ੍ਰੀ ਗੁਰੂ ਨਾਨਕ ਪੁੰਨ ਮੁਸਕਾਨੇ। ਹੋ ਮਰਦਾਨੇ ਤੋਂ ਬਲੀ ਕਧਾਰੀ ਦੀਆਂ ਗੱਲਾਂ ਸੁਣ ਕੇ ਮਾਰਾ ਫਿਰ ਮੁਸ਼ਕਰਾਏ, ਥੋੜਾ ਥੋੜਾ ਹੱਸੇ। ਭਨਿਓ ਸੋ ਤਿਸਕੇ ਮਾਨ ਮਹਾਨੇ। ਮਹਾਰਾਜ ਨੇ ਮਰਦਾਨੇ ਨੂੰ ਕਿਹਾ ਵੀ ਉਹ ਬਲੀ ਕਧਾਰੀ ਨੂੰ ਆਪਣੇ ਸ਼ਕਤੀਆਂ ਦਾ ਮਨ ਵਿੱਚ ਮਾਣ ਹੈ, ਹੰਕਾਰ ਹੈ। ਸਹ ਨਹਿ ਸਕ ਹੈ ਆਪਰ ਬਡਾਈ। ਇਸ ਕਰਕੇ ਮਰਦਾਨਿਆ, ਉਹ ਜਿਹੜਾ ਤੇਰਾ ਬਲੀ ਕਧਾਰੀ ਵੀਰ ਹੈ, ਕਿਸੇ ਹੋਰ ਦੀ ਵਡਿਆਈ ਉਹ ਸਹਾਰ ਨਹੀਂ ਸਕਦਾ ਹੈ। ਮਤ ਸਰ ਪਾਵਕ ਤੇ ਤਪਤਾਈ, ਈਰਖਾ ਰੂਪੀ ਅੱਗ ਕਰਕੇ ਉਹ ਤਾਂ ਸੜਦਾ ਮੱਚਦਾ ਹੈ। ਤੁਰਕ ਰੂਪ ਤੂੰ ਤੇਹ ਡਿੱਗ ਜੈ ਕੈ। ਮਹਾਰਾਜ ਕਹਿੰਦੇ ਵੀ ਤੂੰ ਮਰਦਾਨੇ ਮੁਸਲਮਾਨਾਂ ਵਰਗਾ ਹੀ ਹੈ ਤੇ ਉਹ ਵੀ ਮੁਸਲਮਾਨ ਹੈ, ਤੂੰ ਉਹਦੇ ਕੋਲ ਜਾ ਕੇ ਜਲ ਜਾ ਚੋਹ ਪੀਵਾ ਉਹ ਤ੍ਰਿਪਤੈ ਕੈ। ਕੋਈ ਨੀ, ਕਹਿੰਦੇ ਮੈਂ ਤਰਲਾ ਕਰਕੇ ਤੇ ਤੂੰ ਜਲ ਛਕ ਲਾ ਤੇ ਤ੍ਰਿਪਤ ਹੋ ਜਾ। ਤੁਰਕ ਤੁਰਕ ਸੋ ਰਾਖ ਪਾਏ, ਕਿਉਂਕਿ ਜਿਹੜਾ ਮੁਸਲਮਾਨ ਹੁੰਦਾ ਉਹ ਮੁਸਲਮਾਨ ਨਾਲ ਪ੍ਰੇਮ ਰੱਖਦਾ ਹੀ ਹੁੰਦਾ। ਨਿਮਰ ਹੋ ਹਿਲੀ ਜਹ ਜਲ ਜਾਏ। ਤੈਨੂੰ ਤੇ ਲੱਗੀ ਹੈ ਨੀਵਾ ਜਾ ਹੋ ਕੇ ਤੇ ਤੂੰ ਉਹ ਤੋਂ ਪਾਣੀ ਲੈ ਲਾ ਤੇ ਰਾਜ ਤ੍ਰਿਪਤ ਹੋ ਜਾ। ਗੁਰ ਆਇਸ ਤੇ ਪੁੰਨ ਮਰਦਾਨਾ, ਗੁਰੂ ਮਹਾਰਾਜ ਦੀ ਆਗਿਆ ਕਰਕੇ ਫਿਰ ਮਰਦਾਨਾ ਜਿਹੜਾ ਦੂਸਰੀ ਵਾਰ ਹੈ ਗਯੋ ਪੀਰ ਢਿੱਗ ਬਾਕ ਬਖਾਨਾ। ਮੇਰੇ ਹਸਨ ਅਬਦਾਲ ਪੀਰ ਬਲੀ ਕੰਧਾਰੀ ਕੋਲ ਚਲਿਆ ਗਿਆ ਤੇ ਜਾਂਦਿਆਂ ਸਾਰ ਫਿਰ ਬਚਨ ਕਿਹਾ, ਪਾਨ ਦਾਨ ਕੋ ਫਲ ਅਧਕਾਈ। ਇਹ ਹਸਨ ਅਬਦਾਲ ਬਲੀ ਕੰਧਾਰੀ ਪੀਰ ਜਿਹੜਾ ਕਿਸੇ ਤਿਹਾਏ ਨੂੰ ਪਾਣੀ ਦੇਣਾ, ਇਹਦਾ ਫਲ ਬਹੁਤ ਤਕੜਾ ਹੁੰਦਾ। ਇਹਾਨ ਢਿੱਗ ਹੈ ਪਿਖੀ ਸਥਾਈ। ਕਹਿੰਦੇ ਇੱਧਰ ਉੱਧਰ ਫਿਰ ਕੇ ਥਾਂ ਦੇਖੀ, ਇੱਥੇ ਪਾਣੀ ਵਾਲੀ ਕੋਈ ਨੇੜੇ ਤੇਰੇ ਜਗ੍ਹਾ ਹੈ ਨਹੀਂ। ਸੁਣ ਕਰ ਕ੍ਰੋਧ ਹਟਾਏ ਸੁਫੇਰ। ਇਸ ਤਰ੍ਹਾਂ ਦੇ ਬਚਨ ਸੁਣ ਕੇ ਬਲੀ ਘਰਾਰੀ ਨੇ ਤਾਂ ਗੁੱਸਾ ਕੀਤਾ ਤੇ ਫਿਰ ਮੋੜਿਆ, ਤੋਹੇ ਨਾ ਜਲ ਦੇਵਾਂ ਕਿਸ ਬੇਰ। ਮਰਾਸੀਆ ਮਰਦਾਨਿਆ, ਹੁਣ ਤਾਂ ਕੀ ਆ, ਕਿਸੇ ਸਮੇਂ ਤੈਨੂੰ ਨੀ ਪਾਣੀ ਦੇਣਾ। ਅਜਮਤ ਕੋ ਕਹਿ ਬਾਕ ਜਨਾਬਤ। ਆਪਣੇ ਗੁਰੂ ਨਾਨਕ ਦੇ ਤੂੰ ਬਈ ਉਹ ਬੜੇ ਸ਼ਕਤੀਆਂ ਵਾਲੇ ਹੈ, ਮੇਰੇ ਗੁਰੂ ਨਾਨਕ ਮਹਾਨ ਤਪੇ ਹੈ ਸ਼ਕਤੀਆਂ ਵਾਲੇ, ਬਚਨ ਕਹਿ ਕੇ ਮੈਨੂੰ ਸੁਣਾਉਣਾ। ਪੀਨ ਹੇਤ ਕਰ ਨੀਰ ਨ ਪਾਵਤ। ਉਹਨਾਂ ਸ਼ਕਤੀਆਂ ਵਾਲੇ ਦੇ ਹੁੰਦਿਆਂ ਕਹਿੰਦੇ ਪਾਣੀ ਪੀਣ ਵਾਸਤੇ ਤੈਨੂੰ ਲੱਗਦਾ ਧਿਆਇਆ ਫਿਰਦਾ ਹੈ। ਰਿਸ ਕੋ ਹੇਰ ਹਟਿਓ ਮਰਦਾਨਾ। ਮਰਦਾਨੇ ਨੇ ਦੇਖ ਲਿਆ ਵੀ ਇਹਨੇ ਨੀ ਪਾਣੀ ਦੇਣਾ ਹੈ, ਗੁੱਸਾ ਜਿਹਾ ਦੇਖ ਕੇ ਮਰਦਾਨਾ ਫਿਰ ਮੁੜੇ ਆਇਆ। ਨਹਿ ਦੇ ਜਲ ਗੁਰ ਨਿਕਟ ਬਖਾਨਾ। ਗੁਰੂ ਮਹਾਰਾਜ ਕੋਲ ਆ ਕੇ ਕਿਹਾ ਮਹਾਰਾਜ ਉਹ ਤਾਂ ਪਾਣੀ ਦਿੰਦਾ ਨਹੀਂ, ਉਹ ਤਾਂ ਕਹਿੰਦਾ ਤੈਨੂੰ ਕਿਸੇ ਸਮੇਂ ਦੇਣਾ ਹੀ ਨਹੀਂ। ਸ੍ਰੀ ਨਾਨਕ ਸਭ ਅੰਤਰ ਜਾਮੀ। ਗੁਰੂ ਨਾਨਕ ਸਾਹਿਬ ਸਭ ਕੋਈ ਅੰਦਰਲਾ ਜਾਣਨ ਵਾਲੇ ਅੰਤਰ ਜਾਮੀ, ਸਭ ਵਿਦ ਜਾਣ ਪੀਰ ਕੀ ਖਾਮੀ। ਸਭ ਤਰ੍ਹਾਂ ਕਰਕੇ ਜਾਣ ਲਿਆ ਵੀ ਪੀਰ ਦੀ ਬੜੀ ਕਚਿਆਈ ਹੈ, ਵੀ ਤਪ ਤਾਂ ਕਰ ਲਿਆ, ਸ਼ਕਤੀ ਆ ਗਈ ਹੈ, ਪਰ ਅੰਦਰੋਂ ਈਰਖਾ ਹੰਕਾਰ ਨਹੀਂ ਗਿਆ ਇਸਦੇ। ਹੁਤੀ ਲਸ਼ਟ ਕਾ ਹਾਥ ਮਜਾਰੀ। ਇਹਦਾ ਹੰਕਾਰ ਜਾ ਦੂਰ ਕਰਨ ਵਾਸਤੇ ਨਾ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਸਲੋਤਰ ਜਾ ਸੀ, ਕਹਿੰਦੇ ਪਹਾੜ ਦੀਆਂ ਜੜਾਂ ਵੀ ਠੋਕਿਆ। ਤਿਸ ਗਿਰ ਕੀ ਜਰ ਮਹਿਤਾਬ ਮਾਰੀ। ਸੋਟਾ ਜਾ ਲੈ ਕੇ ਪਹਾੜ ਦੀਆਂ ਜੜਾਂ ਵਿੱਚ ਮੁੱਢ ਵਿੱਚ ਮਾਰਿਆ ਬਣਾ ਸਵਾਰ। ਸੀਤਲ ਜਲ ਨਿਰਮਲ ਤਿਸ ਕਾਲਾ। ਉਸੇ ਵੇਲੇ ਕਹਿੰਦੇ ਬੜਾ ਠੰਡਾ ਤੇ ਨਿਰਮਲ ਜਿਹੜਾ ਜਲ ਹੈ ਸਾਫ਼ ਸੁਥਰਾ। ਨਿਕਸਤ ਬਹਿਓ ਪ੍ਰਵਾਹ ਵਿਸਾਲਾ। ਨਿਕਲਿਆ ਉੱਥੋਂ ਜਿਵੇਂ ਨਾਨਕ ਚੀਰੇ ਖੜਾ ਮਾਰਨ ਤੋਂ ਜਲ ਨਿਕਲਦਾ ਨੇ, ਐਵੇਂ ਚੱਲ ਪਿਆ ਚਸ਼ਮਾ। ਬਲੀ ਕੰਧਾਰੀ ਕੋ ਜਲ ਜੇਤੋ। ਇੱਧਰ ਜਿਹੜਾ ਬਲੀ ਕੰਧਾਰੀ ਦਾ ਉੱਥੇ ਤਲਾਈ ਵਿੱਚ ਪਾਣੀ ਜਾ ਰੋਕਿਆ ਹੋਇਆ ਸੀ ਨਾ ਥੋੜਾ ਬਹੁਤਾ। ਫਿਰ ਮੈਂ ਪਰਵਿਰਸ਼ ਸ਼ੁਸ਼ਕ ਗਾ ਤੇ ਦੇਖਦਿਆਂ ਦੇਖਦਿਆਂ ਪਹਾੜ ਵਿੱਚ ਹੀ ਪਾਣੀ ਕਹਿੰਦੇ ਵੜ ਗਿਆ ਤੇ ਸਾਰਾ ਹੀ ਉਹ ਕਹਿੰਦੇ ਤਲਾਈ ਦਾ ਪਾਣੀ ਜਾ ਸੁੱਕ ਗਿਆ। ਦੇਖੋ ਅਜਮਤ ਕੋ ਠਾਨਿਓ ਧਿਆਨ। ਉਸ ਵੇਲੇ ਫਿਰ ਕਹਿੰਦੇ ਸ਼ਕਤੀ ਵੇਖ ਕੇ ਨੇ ਧਿਆਨ ਜਾ ਲਾਇਆ। ਤਪ ਬਲ ਤੇ ਸੋ ਬਰਤਾਂਤ ਪਛਾਨਾ। ਤਪ ਦੀ ਬਲ ਕਰਕੇ ਸ਼ਕਤੀ ਕਰਕੇ ਸਾਰਾ ਪ੍ਰਸੰਗ ਪਛਾਣ ਲਿਆ ਵੀ ਗੁਰੂ ਨਾਨਕ ਤਪੇ ਨੇ ਹੱਥ ਵਿੱਚ ਸੋਟਾ ਲੈ ਕੇ ਪਹਾੜ ਦੀਆਂ ਜੜਾਂ ਵਿੱਚ ਮਾਰਿਆ ਹੈ ਅਤੇ ਉਹ ਪਾਣੀ ਉੱਥੇ ਜਾ ਨਿਕਲਿਆ, ਚਸ਼ਮਾ ਇੱਥੋਂ ਸੁੱਕ ਗਿਆ ਹੈ। ਜਦੋਂ ਧਿਆਨ ਲਾ ਕੇ ਜਾਣਿਆ ਸਾਰਾ ਪ੍ਰਸੰਗ, ਤਿਸ ਛਿਨ ਭਾਰੀ ਸਿਲਾ ਬਿਸਾਲਾ। ਉਸ ਵੇਲੇ ਸ਼ਕਤੀ ਦੇ ਨਾਲ ਕਹਿੰਦੇ ਆਪਣੀ ਬੜੀ ਤਕੜੀ ਜਿਹੜੀ ਪਹਾੜੀ ਜੀ ਹੈ, ਅਜਮਤ ਤੇ ਪ੍ਰਹਾਰ ਤਿਸ ਕਾਲਾ। ਆ ਕਹਿੰਦੇ ਆਪਣੀ ਸ਼ਕਤੀ ਦੇ ਨਾਲ ਫਿਰ ਮਹਾਰਾਜ ਵੱਲ ਨੂੰ ਕਹਿੰਦੇ ਪਹਾੜੀ ਜੀ ਨੇ ਚਲਾਈ ਹੈ। ਚੱਲੀ ਬੇਗ ਤੇ ਤਰ ਕੋ ਤੋਰਤ, ਜਿਹੜੀ ਪਹਾੜੀ ਜੀ ਹੈ ਕਹਿੰਦੇ ਤੇਜੀ ਨਾਲ ਚੱਲੀ, ਦਰਖਤਾਂ ਨੂੰ ਤੋੜਦੀ ਭੰਦੀ ਹੋਈ। ਮਗਮਹ ਅਪਰ ਸਿਲਨ ਕੋ ਫੋਰਤ, ਰਸਤੇ ਵਿੱਚ ਹੋਰ ਜਿਹੜੀਆਂ ਛੋਟੀਆਂ ਵੱਡੀਆਂ ਪਹਾੜੀਆਂ ਪੱਥਰ ਜੇ, ਉਹਨਾਂ ਨੂੰ ਕਹਿੰਦੇ ਤੋੜਦੀ ਭੰਦੀ ਆ ਰਹੀ ਹੈ। ਜਲ ਰੋਕਣ ਕੋ ਆਵਤ ਧਾਈ, ਹਾਂ ਜਿੱਥੇ ਮਹਾਰਾਜ ਨੇ ਉਹ ਸੋਟਾ ਜਾ ਮਾਰ ਕੇ ਪਾਣੀ ਕੱਢਿਆ, ਉਹ ਪਾਣੀ ਰੋਕਣ ਨੂੰ ਕਹਿੰਦੇ ਉਹ ਪਹਾੜੀ ਜੀ ਦੌੜਦੀ ਆ ਰਹੀ। ਬਜਰ ਸਮਾਨ ਸੁਨਾਦ ਉਠਾਈ, ਇਹ ਕਹਿੰਦੇ ਆਕਾਸ਼ ਵਿੱਚ ਬਦਲਾਂ ਵਿੱਚ ਬਿਜਲੀ ਕਦੀ ਹੁੰਦੀ ਹੈ, ਇਸ ਤਰ੍ਹਾਂ ਕਹਿੰਦੀ ਉਹ ਰੌਲਾ ਜਿਹਾ ਪਾਉਂਦੀ ਹੈ, ਜਿਵੇਂ ਜਿਵੇਂ ਜਾਂ ਬੱਜਰ ਸ਼ਸਤਰ ਹੁੰਦਾ ਹੈ, ਇਸ ਤਰ੍ਹਾਂ ਕਹਿੰਦੇ ਆ ਰਹੀ ਹੈ। ਅਜਮਤ ਨਿਜ ਅਜਮਤ ਜੁੱਤ ਦੇਖੀ, ਇੱਧਰ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਹੈ ਉਹਨਾਂ ਨੇ ਆਪਣੀ ਸ਼ਕਤੀ ਨਾਲ, ਇਸ ਤਰ੍ਹਾਂ ਕਹਿੰਦੇ ਉਹ ਬਲੀ ਕੰਧਾਰੀ ਦੀ ਜਿਹੜੀ ਸ਼ਕਤੀ ਜੀ ਦੇਖੀ ਹੈ, ਵੀ ਉਹਨੇ ਪਹਾੜੀ ਜੀ ਸ਼ਕਤੀ ਨਾਲ ਸਾਡੇ ਉੱਪਰ ਉੱਤੋਂ ਤੜਾਈ ਹੈ। ਜਲ ਹੈ ਅਸ਼ਾਦਨ ਆਏ ਵਿਸੇਖੀ, ਇਹ ਜਿਹੜੀ ਸ਼ਕਤੀ ਨਾਲ ਪਹਾੜੀ ਜੀ ਭੇਜੀ ਹੈ ਜਲ ਨੂੰ ਰੋਕਣ ਵਾਸਤੇ, ਉਹ ਵਿਸ਼ੇਸ਼ ਕਰਕੇ ਆ ਰਹੀ। ਸ੍ਰੀ ਗੁਰ ਨੇ ਤਬ ਹੱਥ ਪਸਾਰਾ, ਉਹ ਗੁਰੂ ਮਹਾਰਾਜ ਨੇ ਆਪਣੀ ਸ਼ਕਤੀ ਨਾਲ ਬਲੀ ਕੰਧਾਰੀ ਦੀ ਸ਼ਕਤੀ ਜਾਣ ਕੇ ਮਹਾਰਾਜ ਨੇ ਫਿਰ ਕਹਿੰਦੇ ਉਹ ਜਿਹੜੀ ਪਹਾੜੀ ਜੀ ਹੈ ਉਹਨੂੰ ਰੋਕਣ ਵਾਸਤੇ ਆਪਣਾ ਹੱਥ ਜਾ ਅੱਗੇ ਨੂੰ ਫੁਲਾਇਆ। ਤਿਸ ਆਵਤ ਕੇ ਕੀਨ ਅਗਾਰਾ, ਕਹਿੰਦੇ ਜਿਹੜੀ ਪਹਾੜੀ ਜੀ ਆ ਰਹੀ ਹੈ ਨਾ, ਉਹਦੇ ਆਉਂਦਿਆਂ ਕਹਿੰਦੇ ਅੱਗੇ ਹੱਥ ਜਾ ਆਪ ਜੀ ਨੇ ਕਰ ਦਿੱਤਾ। ਸਹਿਜ ਸੁਭਾਅ ਇੱਕ ਬੈਠੇ ਰਹੇ, ਇਸ ਤਰ੍ਹਾਂ ਹੱਥ ਜਾ ਪਹਾੜੀ ਨੂੰ ਕਵਲ ਕਰਕੇ ਤੇ ਸੁਤੇ ਸੁਭਾਅ ਆਪ ਜੀ ਮੌਜ ਨਾਲ ਬੈਠੇ ਰਹੇ। ਸੋ ਰੋਕੀ ਜਲ ਉਪਰ ਅਹੇ, ਕਹਿੰਦੇ ਉਹ ਜਿਹੜੀ ਪਹਾੜੀ ਜੀ ਬਸ ਹੱਥ ਨਾਲ ਉੱਥੇ ਰੋਕ ਦਿੱਤੀ ਹੈ ਤੇ ਪਾਣੀ ਕਹਿੰਦੇ ਉਸੇ ਤਰ੍ਹਾਂ ਹੀ ਹੇਠਾਂ ਚੱਲਦਾ ਰਿਹਾ। ਮਹਾ ਪ੍ਰਵਾਹ ਨੀਰ ਕੋ ਚਾਲੇ, ਉੱਥੇ ਕਹਿੰਦੇ ਸੋਟਾ ਮਾਰਨ ਕਰਕੇ ਬੜਾ ਤਕੜਾ ਪਾਣੀ ਦਾ ਪ੍ਰਵਾਹ ਚੱਲ ਪਿਆ, ਹੁਣ ਵੀ ਚੱਲ ਰਿਹਾ ਉਸੇ ਤਰ੍ਹਾਂ ਹੀ। ਠਹਿਰੀ ਉੱਪਰ ਸਿਲਾ ਬਿਸਾਲੇ, ਉਹ ਜਿਹੜੀ ਪਹਾੜੀ ਜੀ ਉੱਪਰ ਸੁੱਟੀ ਹੈ ਕਹਿੰਦੇ ਉਹ ਉੱਪਰ ਹੀ ਠਹਿਰ ਗਈ, ਉੱਪਰ ਹੀ ਰੁਕ ਗਈ ਹੈ। ਰੁਕੇ ਉਹਨਾਂ ਨੀਰ ਪੀਰ ਨਾ ਜਾਣੀ, ਇੱਧਰ ਬਲੀ ਕੰਧਾਰੀ ਹਸੋਂਦਾਰ ਪੀਰ ਨੇ ਜਾਣ ਲਿਆ ਵੀ ਪਹਾੜੀ ਤਾਂ ਚਲਾਈ ਸੀ ਸ਼ਕਤੀ, ਪਾਣੀ ਤਾਂ ਫੇਰ ਵੀ ਨਹੀਂ ਰੁਕਿਆ ਹੈ। ਨਿਜ ਅਜਮਤ ਪੁੰਨ ਲਾਏ ਮਹਾਨੀ, ਫਿਰ ਆਪਣੇ ਕੋਲ ਤਪ ਕਰਕੇ ਸ਼ਕਤੀ ਸੀ ਉਹਨੂੰ ਕਹਿੰਦੇ ਹੋਰ ਤਕੜੀ ਲਾਈ ਤਕਦੀ ਹੈ। ਕਰੀ ਧਕਾਵਨ ਸਿਲਾ ਅਗਾਰੀ, ਇਸ ਤਰ੍ਹਾਂ ਆਪਣੀ ਤਾਕਤ ਨਾਲ ਉਹ ਜਿਹੜੀ ਪਹਾੜੀ ਜੀ ਅੱਗੇ ਜੀ ਇਹਨੇ ਧੱਕੜਾ ਜੀ ਕੀਤੀ। ਸਗਰੋ ਓਜ ਲਾਏ ਨਿਜ ਭਾਰੀ, ਆਪਣਾ ਜਿਹੜਾ ਤਕੜਾ ਭਾਰੀ ਬਲ ਸੀ ਕਹਿੰਦੇ ਸਾਰਾ ਹੀ ਲਾ ਤਾ, ਜ਼ਿੰਦਗੀ ਭਰ ਤਾ ਤਪ ਲਾ ਤਾ ਪਹਾੜੀ ਤੇ। ਹੱਥ ਬੱਜਰ ਸਮ ਧਸਿਓ ਮਜਾਰੀ, ਗੁਰੂ ਨਾਨਕ ਸਾਹਿਬ ਦਾ ਜਿਹੜਾ ਕਹਿੰਦੇ ਉਹ ਪਹਾੜੀ ਵੀ ਜਿਹੜਾ ਹੱਥ ਹੈ ਨਾ, ਕਹਿੰਦੇ ਜਿਵੇਂ ਬੱਜਰ ਸ਼ਸਤਰ ਧਸ ਜਾਂਦਾ ਹੁੰਦਾ ਕਿਸੇ ਵਿੱਚ, ਇਉਂ ਧਸ ਗਿਆ ਹੱਥ ਵਿੱਚ ਉਹ ਪਹਾੜੀ ਦੇ। ਰਹੀ ਅਟਕ ਲਖ ਬਲੀ ਕੰਧਾਰੀ, ਇੱਧਰ ਬਲੀ ਕੰਧਾਰੇ ਨੇ ਵੀ ਜਾਣ ਲਿਆ ਵੀ ਦੇਖ ਲਓ ਮੈਂ ਇੰਨੀ ਤਾਕਤ ਲਾਈ ਹੈ, ਪਹਾੜੀ ਅੱਗੇ ਨਹੀਂ ਰਹੀ ਹੈ ਗਈ ਹੈ, ਉੱਥੇ ਹੀ ਰੁਕ ਰਹੀ ਹੈ ਗੁਰੂ ਨਾਨਕ ਦੀ ਸ਼ਕਤੀ ਨਾਲ। ਆਪਣੀ ਸ਼ਕਤ ਅਲਪ ਵਿਚਾਰੀ, ਆਖਰੀ ਵਿਚਾਰ ਲਿਆ ਵੀ ਮੇਰੀ ਜਿਹੜੀ ਸ਼ਕਤੀ ਹੈ ਘੱਟ ਹੈ, ਗੁਰੂ ਨਾਨਕ ਦੀ ਸ਼ਕਤੀ ਮਹਾਨ ਹੈ। ਰੁਕ ਨਹਿ ਸਕੇ ਉਹ ਚੱਲੇ ਬਹੁ ਬਾਰੀ, ਇਸੇ ਕਰਕੇ ਮੇਰੀ ਤਾਕਤ ਨਾਲ ਪਹਾੜੀ ਜਿਹੜੀ ਰੁਕ ਗਈ ਹੈ ਤੇ ਪਾਣੀ ਨਹੀਂ ਰੁਕਿਆ, ਪਾਣੀ ਉਵੇਂ ਚੱਲ ਰਿਹਾ ਹੈ। ਅਬ ਲਗ ਥਾਨ ਵਿਦਤ ਜਗ ਮਾਹੀ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਹੁਣ ਤੱਕ ਉਹ ਜਿਹੜਾ ਅਸਥਾਨ ਹੈ ਸੰਸਾਰ ਦੇ ਵਿੱਚ ਪ੍ਰਗਟ ਪ੍ਰਤੱਖ ਹੈ, ਉੱਥੋਂ ਜਲ ਦਾ ਚਸ਼ਮਾ ਵਹਿੰਦਾ ਹੈ ਤੇ ਪੰਜਾਹ ਲੱਗਿਆ ਹੋਇਆ। ਗੁਰ ਕਰ ਚਿੰਨ ਲਖਿਓ ਸਿਲ ਮਾਹੀ, ਕਹਿੰਦੇ ਉਹ ਪਹਾੜ ਦੇ ਵਿੱਚ ਗੁਰੂ ਮਹਾਰਾਜ ਦੇ ਹੱਥਾਂ ਦਾ ਜਿਹੜਾ ਓਵੇਂ ਜਿਹੜਾ ਚਿੰਨ ਹੈ ਪੰਜੇ ਦਾ ਲੱਗਿਆ ਹੋਇਆ ਦਰਸ਼ਨ ਦੇ ਰਿਹਾ। ਰਹੇ ਮਿਟਾਏ ਜਤਨ ਤੇ ਕੇਈ, ਜਿਹੜੇ ਇਰਖਾਲੂ ਲੋਕ ਸੀ ਕਹਿੰਦੇ ਇਸ ਤਰ੍ਹਾਂ ਯਤਨ ਕਰ ਕਰਕੇ ਉਹ ਚਿੰਨ ਜਾ ਹਟਾਉਣ ਵਾਸਤੇ ਯਤਨ ਕਰਦੇ ਰਹੇ, ਲੇਖ ਕਰਦੇ ਰਹੇ ਵੀ ਇਹ ਜਿਹੜਾ ਪੰਜੇ ਦਾ ਚਿੰਨ ਖਤਮ ਹੋ ਜਾਏ। ਅੰਗਰੇਜ਼ਾਂ ਨੇ ਆਪਣੇ ਸਮੇਂ ਵਿੱਚ ਉੱਥੇ ਉਹ ਸੁਰਾਖ ਜਿਹਾ ਕਰਕੇ ਅਤੇ ਬਰੂਰ ਜਿਹਾ ਪਾ ਪਾ ਕੇ ਪਹਾੜ ਨੂੰ ਭੰਨਿਆ ਸੀ ਵੀ ਇਹ ਚਿੰਨ ਖਤਮ ਕਰ ਦਈਏ, ਵੀ ਐਵੇਂ ਹੀ ਇਹ ਸਿੱਖਾਂ ਨੇ ਆਪਣੇ ਗੁਰੂ ਦੀ ਵੀ ਮਹਾਰਾਜ ਨੇ ਪਹਾੜ ਨਾਲ ਪੰਜਾ ਲਾਇਆ ਸੀ ਉਦੋਂ ਦਾ ਹੈ ਵੀ ਆਪਾਂ ਇਹ ਮੇਟ ਦਈਏ। ਅਤੇ ਉਹ ਬਰੂਰ ਜਿਹਾ ਪਾ ਪਾ ਕੇ ਇਸ ਤਰ੍ਹਾਂ ਦਿੰਦੇ ਸਮੇਂ ਉਹ ਪਹਾੜ ਜਿਹਾ ਤੋੜ ਤੋੜ ਕੇ ਚਿੰਨ ਜਿਹਾ ਮਿਟਾ ਦਿੰਦੇ ਸੀ। ਜਦ ਰਾਤ ਪੈਂਦੀ ਸੀ ਅਗਲੀ ਸਵੇਰ ਹੁੰਦੀ ਫਿਰ ਉਵੇਂ ਪੰਜੇ ਦੇ ਦਰਸ਼ਨ ਹੋਣ ਲੱਗ ਪੈਂਦੇ ਸੀ। ਫਿਰ ਇਹ ਸੁਰਾਖ ਜਿਹਾ ਕਰਕੇ ਬਰੂਰ ਜਿਹਾ ਪਾ ਕੇ ਫਿਰ ਉਹ ਪਹਾੜ ਨੂੰ ਤੋੜਦੇ ਸਨ, ਫਿਰ ਚਿੰਨ ਜਿਹਾ ਮਿਟਾ ਦਿੰਦੇ ਸਨ। ਅਗਲੇ ਦਿਨ ਆ ਕੇ ਦੇਖਦੇ ਫਿਰ ਉਵੇਂ ਪੰਜਾ ਲੱਗਿਆ ਦਿਖਦਾ ਸੀ, ਆਖਰੀ ਮੱਥਾ ਟੇਕ ਕੇ ਹਟ ਕੇ ਰਹੇ। ਇਸ ਤਰ੍ਹਾਂ ਹੀ ਜਿੱਥੇ ਉਹ ਆਪਣਾ ਇੱਧਰ ਅਸਾਮ ਦੇ ਨੇੜੇ ਤੇੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਬਣਿਆ ਹੋਇਆ ਹੈ, ਇੱਥੇ ਉਹ ਜਿਹੜਾ ਧੋਬਣ ਜੀ ਨੇ ਉਹ ਪਹਾੜ ਜਿਹਾ ਸ਼ਕਤੀ ਨਾਲ ਯੰਤਰ ਮੰਤਰ ਦੇ ਬਲ ਨਾਲ ਉਹ ਰਾਜੇ ਦੀ ਫੌਜ ਉੱਪਰ ਸੁੱਟਣਾ ਚਾਹਿਆ ਸੀ। ਅਤੇ ਉਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੀ ਧੋਬਣ ਜੀ ਉਹ ਪਹਾੜ ਚੁੱਕੀ ਆਉਂਦੀ ਸੀ, ਉਹਦੀ ਵੱਲੀ ਤੇਜ਼ ਨਿਗਾਹ ਨਾਲ ਜਦੋਂ ਦੇਖਿਆ ਬਸ ਉਹ ਪਹਾੜ ਜਿਹਾ ਵੀ ਡਿੱਗ ਪਿਆ ਅਤੇ ਉਹ ਵੀ ਵਿਚਾਰੀ ਨਾਲ ਹੀ ਡਿੱਗ ਪਈ ਸੀ। ਉਹ ਕਚਹਿਰੀਆਂ ਵਿੱਚ ਜਗ੍ਹਾ ਜੀ ਬਣੀ ਹੋਈ ਹੈ ਹੁਣ ਵੀ। ਅਤੇ ਉੱਥੇ ਵੀ ਅੰਗਰੇਜ਼ਾਂ ਨੇ ਉਹ ਵੀ ਇਹਨੂੰ ਆਪਾਂ ਖਤਮ ਕਰ ਦਈਏ ਚਿੰਨ ਨੂੰ। ਅਤੇ ਉਹ ਜਦੋਂ ਕੋਈ ਉਹਦੇ ਵਿੱਚ ਸੁਰਾਖ ਦਾ ਜਿਹਾ ਪਾਉਂਦੇ ਸੀ ਉਹਦੇ ਵਿੱਚੋਂ ਫਿਰ ਖੂਨ ਨਿਕਲਣ ਲੱਗ ਪੈਂਦਾ ਸੀ ਜਿਵੇਂ ਕੋਈ ਮਨੁੱਖ ਨੂੰ ਨਿਕਲਦਾ, ਅਤੇ ਭਿਆਨਕ ਆਵਾਜ਼ ਜੀ ਆਉਂਦੀ ਸੀ ਵਿੱਚੋਂ। ਫਿਰ ਚਖਾ ਚੁਖਾ ਜੀਆਂ ਮਾਰਦੇ ਡਰਦੇ ਉੱਥੋਂ ਵੀ ਹਟ ਗਏ ਸੀ। ਇਸ ਤਰ੍ਹਾਂ ਜਾਣੀ ਇਹੋ ਜਿਹੇ ਜਿਹੜੇ ਕੁਝ ਲੋਕ ਹੈ ਵੀ ਇਹ ਗੁਰੂ ਨਾਨਕ ਦੀ ਇਹ ਸਿੱਖਾਂ ਦੇ ਗੁਰੂ ਦੀ ਸ਼ਕਤੀ ਕਿੱਥੇ ਕਿੱਥੇ ਪ੍ਰਗਟ ਹੈ, ਜਿਸ ਕਰਕੇ ਇਹਨਾਂ ਦੀ ਮਹਾਨਤਾ ਹੈ ਵੀ ਅਸੀਂ ਇਹਨਾਂ ਨੂੰ ਮਿਟਾ ਕੇ ਅਤੇ ਆਪਣੇ ਇਸੇ ਮੂਸੇ ਦੀ ਸ਼ਕਤੀ ਨੂੰ ਦਿਖਾਈਏ। ਉਹ ਇਹੋ ਜਿਹੀਆਂ ਗੱਲਾਂ ਕਰਦੇ ਰਹੇ ਹੈ, ਪਰ ਉਹ ਜਿੱਥੇ ਕਿੱਥੇ ਵੀ ਮਹਾਰਾਜ ਦੇ ਚਿੰਨ ਲੱਗੇ ਹੈ ਉਹ ਇਹਨਾਂ ਮੂਰਖਾਂ ਦੇ ਚੱਕਾ ਮਾਰਨ ਤੋਂ ਖਤਮ ਨਹੀਂ ਹੋ ਸਕੇ, ਉਵੇਂ ਪ੍ਰਗਟ ਪ੍ਰਤੱਖ ਹੈ। ਇਸ ਕਰਕੇ ਕਵੀ ਨੇ ਥੋੜ੍ਹਾ ਜਿਹਾ ਇਸ਼ਾਰਾ ਦਿੱਤਾ ਹੈ ਵੀ ਕਈ ਲੋਕਾਂ ਨੇ ਉਹ ਚਿੰਨ ਬਣਾਉਣ ਵਾਸਤੇ ਕੋਸ਼ਿਸ਼ ਕੀਤੀ, ਭਾਵ ਅੰਗਰੇਜ਼ਾਂ ਨੇ ਕੀਤੀ ਸੀ ਉਹ ਹਰਕਤ ਜੀ। ਉਹ ਕਹਿੰਦੇ ਪੰਜੇ ਸਾਹਿਬ ਦਾ ਚਿੰਨ ਹੁਣ ਤੱਕ ਵੀ ਸਹੀ ਸਲਾਮਤ ਹੈ, ਰਹੇ ਉਸ ਚਿੰਨ ਹਾਰ ਗਏ ਤੇ। ਕਹਿੰਦੇ ਉਹ ਮੂਰਖ ਲੋਕ ਚੱਕਾ ਮਾਰ ਕੇ ਹੰਬ ਹੁੰਬ ਗਏ, ਮੇਟ ਕੇ ਹੰਬ ਗਏ, ਉਹ ਚਿੰਨ ਉਵੇਂ ਇਸ ਤਰ੍ਹਾਂ ਸਹੀ ਸਲਾਮਤ ਹੈ। ਇੱਕ ਹੋਰ ਵੀ ਹੈ ਵੀ ਉਹਦੇ ਵਿੱਚ ਵੀ ਪੰਜੇ ਦੇ ਵਿੱਚ ਕੋਈ ਬੱਚਾ ਹੱਥ ਜਾ ਪਾਵੇ ਉਹਦੇ ਵੀ ਮੇਚ ਆ ਜਾਂਦਾ ਹੈ, ਜੇ ਵੱਡੇ ਹੱਥ ਵਾਲਾ ਕੋਈ ਨੌਜਵਾਨ ਪਾਵੇ ਵੱਡੇ ਸਾਰੇ ਹੱਥ ਵਾਲਾ ਉਹ ਵੀ ਉਹਦੇ ਵੀ ਉਂਗਲਾਂ ਜਿਹੀਆਂ ਉਵੇਂ ਮੇਚ ਆਉਂਦੀਆਂ। ਇਹ ਵੀ ਇਸ ਤਰ੍ਹਾਂ ਦੀ ਤਾਕਤ ਉੱਥੇ ਦੇਖੀ ਜਾ ਸਕਦੀ ਹੈ। ਮਾਤੜਾ ਜਿਹੜਾ ਬੈਠਾ ਕੋਲੇ ਵੀ ਦੇਖ ਕੇ ਆਇਆ ਹੈ। ਜਲ ਪ੍ਰਵਾਹ ਤੈਸੀ ਬਿਦ ਹੈ, ਇਸ ਤਰ੍ਹਾਂ ਕਹਿੰਦੇ ਵੀ ਜਿਹੜਾ ਜਲ ਦਾ ਪ੍ਰਵਾਹ ਹੈ ਪੰਜੇ ਦੇ ਕੋਲ ਉਸੇ ਤਰੀਕੇ ਦੇ ਚੱਲ ਰਿਹਾ ਹੈ ਪ੍ਰਗਟ। ਨਿਰਮਲ ਚਲਤ ਬਹੁਤ ਨਿਤ ਰਹਿ, ਹਮੇਸ਼ਾ ਕਹਿੰਦੇ ਜਿਹੜਾ ਉਜਲ ਪਾਣੀ ਬੜਾ ਚੱਲਦਾ ਹੈ, ਇਸ ਤਰ੍ਹਾਂ ਉਹ ਸਰੋਵਰ ਜਾ ਕੋਲ ਬਣਿਆ ਹੋਇਆ ਹੈ ਬਹੁਤ ਸਵੱਛ ਜਾਚਦਾ ਹੈ। ਉੱਥੋਂ ਹੀ ਸਾਰਾ ਇਸ਼ਨਾਨ ਆਦਿ ਦੀ ਕਿਰਿਆ, ਇੱਕ ਪਾਸੇ ਉਹਨਾਂ ਨੇ ਪ੍ਰਬੰਧਕਾਂ ਨੇ ਚਲੋ ਕੱਪੜੇ ਕੁਪੜੇ ਧੋਣ ਦਾ ਪ੍ਰਬੰਧ ਜਿਹਾ ਕੀਤਾ, ਉੱਥੇ ਕੱਪੜੇ ਧੋਈ ਜਾਂਦੇ, ਉੱਥੇ ਛਕੀ ਜਾਂਦੇ, ਇਸ਼ਨਾਨ ਕਰਨ ਵਾਸਤੇ ਜਗ੍ਹਾ ਉਹ ਨੇੜੇ ਬਣਾਈ ਹੋਈ ਹੈ, ਉੱਥੇ ਬੇਅੰਤ ਇਸ਼ਨਾਨ ਕਰਕੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਸਿਲਸਿਲਾਗਾ ਕਰੀ ਜਾਂਦੇ ਹੈ। ਕਿਨਾਰੇ 'ਤੇ ਆਪ ਜੀ ਯਾਦ ਵਿੱਚ ਬੜਾ ਸੋਹਣਾ ਗੁਰਦੁਆਰਾ ਬਣਿਆ, ਬੜਾ ਕਮਾਲ ਦਾ ਹੀ ਉੱਥੇ ਸ਼ੀਸ਼ਾ ਲਾਇਆ ਉਹਨਾਂ ਨੇ, ਉਹ ਵੀ ਦੇਖਣ ਯੋਗ ਹੀ ਹੈ। ਅਲਪ ਆਪ ਕੋ ਪੀਰ ਪਛਾਨਾ, ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਹਸਨ ਵਧਾਲ ਪੀਰ ਹੈ, ਇਸਨੇ ਆਪਣੇ ਆਪ ਨੂੰ ਵੀ, ਮੈਂ ਤਾਂ ਬੜਾ ਮੋਟਾ ਜਿਹਾ ਪੀਰ ਹੈ, ਗੁਰੂ ਨਾਨਕ ਤਾਂ ਪੀਰਾਂ ਦੇ ਪੀਰ ਹੈ, ਉਹ ਪਛਾਣ ਲਿਆ ਹੈ। ਸ਼ੀਗਰ ਆਏ ਗੁਰ ਪਾਗਲ ਪਟਾਨਾ, ਪਹਾੜ ਤੋਂ ਆ ਕੇ ਛੇਤੀ ਦੇ ਕੇ ਮਹਾਰਾਜ ਦੇ ਚਰਨੀ ਢਹਿ ਪਿਆ ਹੈ। ਹੇ ਪ੍ਰਭ ਖਤਾ ਬਖਸ਼ੀਏ ਮੋਹੀ, ਕਹਿਣ ਲੱਗਾ ਹੇ ਪੀਰਾਂ ਦੇ ਪੀਰ ਗੁਰੂ ਨਾਨਕ ਸਾਹਿਬ, ਮੇਰੀ ਜਿਹੜੀ ਪੀਰ ਦੀ ਭੁੱਲ ਗਲਤੀ ਹੋਈ ਮਾਫ਼ ਕਰ ਦਈਏ। ਨਹੀਂ ਮਹਾਤਮ ਜਾਣਿਓ ਤੋਹੀ, ਮਹਾਰਾਜ ਤੁਹਾਡੇ ਸਾਥੀ ਦੇ ਦਰਸ਼ਨ ਕਰਕੇ ਤੁਹਾਡਾ ਤੇਜ ਪ੍ਰਤਾਪ ਨਹੀਂ ਸਕਿਆ ਸੀ। ਹੋਏ ਪਰਲੋਕ ਸਹਾਇ ਵਿਸ਼ੇਸ਼ਾ, ਇਹ ਗੁਰੂ ਨਾਨਕ ਸਾਹਿਬ ਜੀ ਮੇਰੇ ਪਰਲੋਕ ਵਿੱਚ ਤੁਸੀਂ ਵਿਸ਼ੇਸ਼ ਕਰਕੇ ਸਹਾਇਕ ਹੋਣਾ ਜੀ। ਅਸ ਮੋਕਾ ਕੀਜੈ ਉਪਦੇਸ਼ਾ, ਇਸ ਕਰਕੇ ਮਹਾਰਾਜ ਤੁਸੀਂ ਮੈਨੂੰ ਇਹੋ ਜਿਹਾ ਉਪਦੇਸ਼ ਦੇਵੋ ਜਿਸ ਕਰਕੇ ਮੇਰਾ ਪਰਲੋਕ ਵਿੱਚ ਸਹਾਇ ਹੋਵੇ। ਇਤਿਆਦਿਕ ਬੇਨਤੀ ਬਹੁ ਕਰੇ, ਹਸਨ ਦਾਲ ਮਹਾਬਲੀ ਕੰਧਾਰੀ ਪੀਰ ਨੇ ਜਦੋਂ ਇਸ ਤਰ੍ਹਾਂ ਸਤਿਗੁਰੂ ਅੱਗੇ ਮੱਥੇ ਟੇਕ ਕੇ ਬੇਨਤੀਆਂ ਕੀਤੀਆਂ, ਸ਼ਰਧਾ ਕੋ ਉਰ ਨਿਸ਼ਚਾ ਧਰੇ, ਹਿਰਦੇ ਵਿੱਚ ਬੜਾ ਭਰੋਸਾ ਤੇ ਸ਼ਰਧਾ ਰੱਖਣਾ ਕੀਤੀ ਹੈ। ਤਬ ਸ੍ਰੀ ਗੁਰ ਉਪਦੇਸ਼ ਬਖਾਨਾ, ਜਦੋਂ ਗੁਰੂ ਮਹਾਰਾਜ ਜੀ ਨੇ ਹਸਨ ਦਾਲ ਬਲੀ ਕੰਧਾਰੀ ਨੂੰ ਇਸ ਤਰ੍ਹਾਂ ਦਾ ਉਪਦੇਸ਼ ਬਚਨ ਕਿਹਾ, ਤੈ ਮਤ ਸਰ ਦੁਖ ਨਾਹਕ ਮਨ, ਕਹਿੰਦੇ ਵੀ ਹਸਨ ਵਧਾਲ ਪੀਰ ਤੈਵੇ ਬਿਨਾ ਕਾਰਨ ਕਹਿੰਦੇ ਦੁੱਖ ਮੰਨਿਆ ਹੈ। ਜਿਸ ਮੈਂ ਪ੍ਰਾਪਤ ਕਿਛੂ ਨਾ ਹੋਏ, ਜਿਸ ਕਿਸੇ ਨਾਲ ਕਹਿੰਦੇ ਐਵੇਂ ਈਰਖਾ ਕਰਨ ਨਾਲ ਤਾਂ ਕੁਝ ਪ੍ਰਾਪਤ ਨਹੀਂ ਹੁੰਦਾ, ਲੱਗਦਾ ਨੀ ਐਵੇਂ ਸਰੀ ਮੱਚੀ ਦਾ ਅੱਗ ਬਿਨਾ ਅੱਗ ਤੋਂ, ਹਰ ਹਿਰਦੈ ਕਰ ਤਿਆਗੋ ਹਸੋਏ, ਇਸ ਕਰਕੇ ਕਹਿੰਦੇ ਹਿਰਦੇ ਵਿੱਚ ਪ੍ਰਸੰਨਤਾ ਧਾਰ ਕੇ ਉਹ ਜਿਹੜੀ ਈਰਖਾ ਜਿਹਦੇ ਨਾਲ ਬਿਨਾ ਕਾਰਨ ਤੋਂ ਸੜੀ ਮੱਚੀ ਦਾ ਈਰਖਾ ਨੂੰ ਛੱਡ ਦੇ। ਹਰਦਮ ਯਾਦ ਖੁਦਾਏ ਕਰੀ ਜੈ, ਹਰਦਮ ਹਰ ਸਮੇਂ ਹਰ ਸਵਾਸ ਖੁਦਾ ਨੂੰ ਯਾਦ ਕਰਿਆ ਕਰ, ਮਾਨੁਖ ਤਨ ਸਫਲੋ ਕਰ ਲੀ ਜੈ। ਇਸ ਤਰ੍ਹਾਂ ਵੇ ਹਸਨ ਦਾਲ ਬਲੀ ਕੰਧਾਰੀ ਪੀਰ, ਮਨੁੱਖਾ ਜਨਮ ਜਿਹੜਾ ਤੂੰ ਸਫਲ ਸੁਭਾਗਾ ਕਰ ਲੈ। ਇਤਿਆਦਿਕ ਗੁਰ ਕਹਿਬੋ ਮਾਨਿਓ, ਭਾਈ ਮਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਇਸ ਤਰ੍ਹਾਂ ਦੇ ਜਿਹੜੇ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਸਭ ਹਸਨ ਵਧਾਲ ਪੀਰ ਬਲੀ ਕੰਧਾਰੀ ਨੇ ਮੰਨ ਲਏ। ਪਦ ਪੰਕਜ ਪ੍ਰਣਾਮ ਸੋ ਠਾਨਿਓ, ਦੂਜੀ ਵਾਰ ਫਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਤੇ ਨੇ ਮੱਥਾ ਟੇਕਿਆ ਹੈ। ਆਪਣੇ ਪੀਰ ਕਰੇ ਧਰ ਪ੍ਰੇਮਾ, ਪ੍ਰੇਮ ਧਾਰ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਕਹਿੰਦੇ ਪੀਰ ਬਣਾ ਲਿਆ, ਗੁਰੂ ਬਣਾ ਲਿਆ। ਪ੍ਰਾਪਤ ਭਈ ਅਧਿਕ ਤਿਸ ਛੇਮਾ, ਇਸ ਕਰਕੇ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਬਲੀ ਕਧਾਰੀ ਨੂੰ ਮਹਾਨ ਜਿਹੜੀ ਸਭ ਤੋਂ ਵੱਡੀ ਮੁਕਤੀ ਹੈ, ਕੈਬਲ ਮੁਕਤੀ ਹੈ, ਜਾਂ ਜਲ ਮੈਂ ਜਲਾਏ ਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮੋ, ਕੈਬਲ ਮੁਕਤੀ ਇਸ ਨੂੰ ਮਹਾਨ ਪ੍ਰਾਪਤ ਹੋ ਗਈ। ਦੋਹਰਾ ਰਹਿਓ ਪੀਰ ਤਿਸ ਥਾਂ ਨਹੀਂ, ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਜਿਹੜਾ ਉਹ ਹਸਨ ਵਧਾਲ ਬਲੀ ਕੰਧਾਰੀ ਪੀਰ ਆ, ਉਹ ਤਾਂ ਆਪਣੇ ਸਥਾਨ ਤੇ ਰਹਿ ਪਿਆ। ਗੁਰੂ ਕੀਨ ਪ੍ਰਸਥਾਨ, ਨਾਨਕ ਸਾਹਿਬ ਜੀ ਨੇ ਇਸ ਸਥਾਨ ਤੋਂ ਅੱਗੇ ਚਾਲਾ ਮਾਰ ਦਿੱਤਾ ਹੈ। ਅਬ ਲਗ ਸੋ ਜਗਤ ਮਹਿ, ਭਾਈ ਬਾਲਾ ਜੀ ਕਹਿੰਦੇ ਉਹ ਜਿਹੜਾ ਅਸਥਾਨ ਆ ਹੁਣ ਤੱਕ ਸੰਸਾਰ ਦੇ ਵਿੱਚ ਕਹਿੰਦੇ ਪ੍ਰਗਟ ਪ੍ਰਸਿੱਧ ਹੈ। ਜਲ ਪ੍ਰਵਾਹ ਤਿਸ ਥਾਨ, ਉਸ ਅਸਥਾਨ ਦੇ ਜਲ ਦਾ ਜਿਹੜਾ ਪ੍ਰਵਾਹ ਹੁਣ ਵੀ ਉਸੇ ਤਰ੍ਹਾਂ ਵਗ ਰਿਹਾ ਹੈ। ਚੌਪਈ ਜਹ ਕਾਬਲ ਕੋ ਨਗਰ ਸੁਹਾਵਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਉਸ ਤੋਂ ਬਾਅਦ ਜਿੱਥੇ ਕਾਬਲ ਸ਼ਹਿਰ ਸੋਭਨੀਕ ਹੈ, ਤਿਸ ਮਹਿ ਪ੍ਰਵਿਰਸ਼ੇ ਦੁਖ ਬਨ ਦਾਵਾ, ਉੱਥੋਂ ਚੱਲਦੇ ਹੋਏ ਗੁਰੂ ਨਾਨਕ ਸਾਹਿਬ ਜੀ ਕਾਬਲਪੁਰ ਸ਼ਹਿਰ ਵਿੱਚ ਜਾ ਪ੍ਰਵੇਸ਼ ਹੋਏ ਹੈ, ਜੋ ਦੁੱਖਾਂ ਰੂਪੀ ਜੰਗਲ ਨੂੰ ਸਾਣ ਵਾਸਤੇ ਦਾਵਾ ਅਗਨੀਵਤ ਹੈ। ਇੱਕ ਮਸੀਤ ਅਵਲੋਕੀ ਨੀਕੀ, ਕਾਬਲ ਸ਼ਹਿਰ ਵਿੱਚ ਪਹੁੰਚ ਕੇ ਗੁਰੂ ਨਾਨਕ ਸਾਹਿਬ ਨੇ ਇੱਕ ਬੜੀ ਸੋਹਣੀ ਮਸੀਤ ਤੱਕੀ ਹੈ। ਬੈਠਕ ਹੁਤੀ ਤੁਰਕ ਸਭ ਹੀ ਕੀ, ਮੁਸਲਮਾਨ ਹੈ ਉਹਨਾਂ ਦੀ ਬੈਠਣ ਵਾਲੀ ਇਹ ਚੰਗੀ ਜਗ੍ਹਾ ਸੀ ਮਸੀਤ ਵਿੱਚ, ਤਿਸਕੇ ਮੱਧ ਜਾਏ ਕੀ ਡੇਰਾ। ਬਾਲਾ ਜੀ ਕਹਿੰਦੇ ਕਰੇ ਹੇ ਗੁਰੂ ਅੰਗਦ ਸਾਹਿਬ ਜੀ, ਉਸ ਮਸੀਦ ਵਿੱਚ ਪਹੁੰਚ ਕੇ ਮਹਾਰਾਜ ਨੇ ਟਿਕਾਣਾ ਕਰ ਲਿਆ। ਆਨ ਮੁਲਾਣੇ ਗੁਰ ਕੋ ਹੇਰਾ। ਉਸ ਵੇਲੇ ਕਹਿੰਦਾ ਜਿਹੜਾ ਮੁਲਾਣਾ ਹੈ ਉਹ ਆਇਆ, ਉਸਨੇ ਆ ਕੇ ਸਤਿਗੁਰੂ ਨੂੰ ਬੈਠਿਆ ਵੇਖਿਆ। ਬੋਲਿਓ ਕੌਣ ਕਹਾਂ ਤੇ ਆਏ। ਮੁਲਾਣਾ ਤੁਸੀਂ ਕੌਣ ਹੋ ਜੀ, ਉਹ ਕਿੱਥੋਂ ਆਏ ਹੋ? ਹਿੰਦੂ ਸੇ ਤੁਮ ਪਰ ਹੋ ਲਿਖਾਏ। ਤਾਂ ਜਿਵੇਂ ਹਿੰਦੂ ਹੁੰਦੇ ਇਸ ਤਰ੍ਹਾਂ ਦੇ ਤੁਸੀਂ ਜਾਣੇ ਪੈਂਦੇ ਹੋ। ਇਹ ਤੁਰਕਾਨ ਕੋ ਥਾਨ ਮਹਾਨਾ। ਇਸ ਕਰਕੇ ਜਾਣ ਲੋ ਇਹ ਸਾਡੇ ਮੁਸਲਮਾਨਾਂ ਦਾ ਮਹਾਨ ਅਸਥਾਨ ਹੈ। ਵੈਸੋ ਨਹਿ ਤੁਮ ਕਰ ਹੋ ਬਿਆਨਾ। ਕਰਕੇ ਇੱਥੇ ਮਸੀਤ ਵਿੱਚ ਨਾ ਬੈਠੋ, ਇੱਥੋਂ ਤੁਸੀਂ ਚਾਲਾ ਮਾਰੋ। ਸ੍ਰੀ ਨਾਨਕ ਜੀ ਬੈਨ ਉਚਾਰੇ। ਮੁੱਲਾ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਉਸ ਨੂੰ। ਮਾਰਗ ਚਲਦਿਓ ਪੱਗ ਹਮ ਹਾਰੇ। ਮੁਲਾਣੇ ਰਸਤੇ ਵਿੱਚ ਚਲਦਿਆਂ ਸੋਨਿਆਂ ਸਾਡੇ ਜਿਹੜੇ ਚਰਨ ਹਮ ਹਾਰ ਗਏ, ਥੱਕ ਗਏ। ਰਹਿਣੋ ਏਕ ਸਰਵਰੀ ਸਾਰੀ। ਇੱਥੇ ਅਸੀਂ ਕਿਹੜਾ ਪੱਕੇ ਡੇਰੇ ਨੇ, ਸਾਰੀ ਇੱਕ ਰਾਤ ਹੀ ਕੱਟਣੀ। ਗਵਨੇ ਹੋਵਤ ਭੋਰ ਅਗਾਰੀ। ਇਸ ਕਰਕੇ ਜਦੋਂ ਸਵੇਰ ਕੱਲ ਨੂੰ ਹੋ ਜਾਊਗੀ, ਸਵੇਰ ਹੁੰਦਿਆਂ ਸਾਰ ਅਸੀਂ ਅੱਗੇ ਚਲੇ ਜਾਵਾਂ। ਮੁੱਲਾ ਕਹਿ ਰਹੋ ਨਹਿ ਬੈਸੇ। ਮੁੱਲਾ ਕਹਿਣ ਲੱਗਾ ਵੀ ਇਹ ਸਾਡੀ ਮਸੀਦ ਵਿੱਚ ਨਾ ਬੈਠੇ ਰਹੋ। ਹਿੰਦੂ ਰਹਿਣੇ ਦਿਓ ਨ ਕੈਸੇ। ਜਿਹੜਾ ਕੋਈ ਹਿੰਦੂਆਂ ਵਰਗਾ ਹੋਵੇ ਉਹਨੂੰ ਤਾਂ ਕਿਸੇ ਤਰ੍ਹਾਂ ਅਸੀਂ ਰਹਿਣ ਹੀ ਨਹੀਂ ਦਿੰਦੇ ਹਾਂ। ਆਨ ਸਥਾਨ ਕਰੋ ਗੁਜਰਾਨਾ। ਇਸ ਕਰਕੇ ਕਿਸੇ ਹੋਰ ਸਥਾਨ ਤੇ ਜਾ ਕੇ ਆਪਣਾ ਗੁਜ਼ਾਰਾ ਕਰੋ, ਆਪਣਾ ਸਮਾਂ ਲੰਘਾਓ। ਕਹਾ ਮਾਨ ਮਨ ਕਰੋ ਪਿਆਨਾ। ਮੇਰਾ ਕਿਹਾ ਹੋਇਆ ਮਨ ਵਿੱਚ ਮੰਨ ਕੇ ਇੱਥੋਂ ਚਾਲਾ ਮਾਰੋ। ਆਏ ਤੁਰਕ ਕੋ ਰਿਸ ਉਪਜੈ ਹੈ। ਤਾਂ ਦੇਖ ਲੋ ਕੋਈ ਹੋਰ ਮੁਸਲਮਾਨ ਆਊਗਾ, ਉਹ ਗੁੱਸਾ ਪੈਦਾ ਕਰੂ। ਬਾਹਾਂ ਪਕੜ ਕੇ ਤੁਰਤ ਉਠਾ ਹੈ। ਮੈਂ ਤਾਂ ਤੁਹਾਨੂੰ ਮੂੰਹ ਨਾਲ ਹੀ ਕਹਿੰਦਾ ਹੈ, ਉਹ ਮੁਸਲਮਾਨ ਬਾਹੋਂ ਪਕੜੂਗਾ, ਤੁਹਾਨੂੰ ਛੇਤੀ ਇੱਥੋਂ ਉਠਾ ਦੇਊਗਾ। ਹਿੰਦੂ ਕੋ ਕਿਆ ਕਾਮ ਮਸੀਤੀ। ਜਿਹੜਾ ਹਿੰਦੂਆਂ ਵਿੱਚੋਂ ਹੋਵੇ ਉਹਦਾ ਮਸੀਤਾਂ ਵਿੱਚ ਵੀ ਆ ਕੇ ਬੈਠਣਾ ਕੀ ਕੰਮ? ਉਠ ਕਰ ਚੱਲੇ ਜਾ ਹੋ ਭਲ ਰੀਤੀ। ਇਸ ਕਰਕੇ ਚੰਗੀ ਰੀਤੀ ਹੈ, ਕਹਿੰਦੇ ਪਲਮਾਨ ਸੀ ਨਾਲ ਉੱਠ ਕੇ ਚਲੇ ਜਾਓ। ਜੇ ਮਮ ਬਾਤ ਨ ਮਾਨੋ ਹਕਾਈ। ਜੇ ਮੇਰੀ ਕੋਈ ਗੱਲ ਤੁਸੀਂ ਨਹੀਂ ਨਾ ਮੰਨੋਗੇ। ਪਕੜ ਬਾਹ ਮੈਂ ਦਿਓ ਉਠਾਈ। ਮੈਂ ਵੀ ਗੁੱਸੇ ਵਿੱਚ ਆ ਜਾਵਾਂਗਾ, ਮੁੱਲਾ ਕਦੇ ਬਾਹ ਤੋਂ ਫਗੜ ਕੇ ਤੁਹਾਨੂੰ ਇੱਥੋਂ ਉਠਾ ਦਿਆਂਗਾ। ਸੁਣ ਸ੍ਰੀ ਮੁਖ ਬਿਗਸੇ ਗੁਣ ਖਾਨੀ। ਮਹਾਰਾ ਮੁੱਲਾ ਤੋਂ ਸੁਣ ਕੇ ਗੁਣਾਂ ਦੇ ਖਾਣ ਥੋੜਾ ਥੋੜਾ ਮੁੱਖੋਂ ਹੱਸੇ। ਸਾਥ ਮੁਲਾਨੇ ਬੋਲੇ ਬਾਨੀ। ਛੋੜੇ ਮੁੱਲਾਂ ਦੇ ਸਾਥ ਬਚਨ ਬੋਲੇ। ਜੇ ਤੁਝ ਮੈਂ ਹੈ ਜੋਰ ਬਸਾਲਾ। ਕਹਿੰਦੇ ਮੁੱਲਾਂ ਵੀ ਜੇ ਤੇਰੇ ਵਿੱਚ ਬਹੁਤਾ ਬਲ ਹੈਗਾ, ਬਹੁਤਾ ਤਕੜਾ ਹੈ। ਥਿਰ ਮਸੀਤ ਰੱਖ ਹੋ ਇਸ ਕਾਲਾ। ਆਪਣੇ ਬਲੇ ਨਾਲ ਆਪਣੀ ਮਸੀਤ ਨੂੰ ਕਹਿੰਦੇ ਟਿਕਾ ਕੇ ਰੱਖ ਲਈ। ਜੇ ਥਿਰ ਰਹੀ ਨਾ ਤਾਂ ਤੂੰ ਕੂਰਾ। ਤੇਰੀ ਮਸੀਤ ਜੀ ਇੱਥੇ ਨਾ ਟਿਕੀ ਰਹੀ, ਫਿਰ ਤਾਂ ਤੂੰ ਐਵੇਂ ਝੂਠ ਹੀ ਬੋਲ ਲੈ ਵੀ ਬਾਂਹ ਫੜ ਕੇ ਠਾ ਦੂੰ। ਬੋਲਤ ਹੈ ਜੈਸੇ ਘੱਟ ਊਰਾ। ਬੋਲ ਲੈ ਜਿਵੇਂ ਖਾਲੀ ਘੜਾ ਬੋਲਦਾ ਹੁੰਦਾ ਹਵਾ ਨਾਲ। ਮੁੱਲਾ ਕਹਿ ਸਥਿਰ ਕਿਤ ਜਾਵਤ। ਕਹਿਣ ਲੱਗਿਆ ਇਹ ਮਸੀਤ ਕਹਿੰਦੇ ਟਿਕੀ ਹੋਈ ਕਿਧਰ ਜਾਂਦੀ ਹੋਏ। ਇਸ ਪ੍ਰਕਾਰ ਕਹਿ ਮੁਝ ਹੈ ਡਰਾਵਤ। ਗੱਲਾਂ ਬਾਤਾਂ ਕਹਿ ਕੇ ਮੈਨੂੰ ਮੁੱਲਾ ਨੂੰ ਤੂੰ ਡਰਾਉਣਾ ਹੈ। ਉਠਤ ਨਹੀਂ ਤੁਮ ਬਿਨ ਸੱਚ ਦੇਖੇ। ਬਿਨਾਂ ਸੱਚ ਦੇਖੇ ਭਾਵਾ ਫਕੜ ਕੇ ਜਿੰਨਾ ਚਿਰ ਮੈਂ ਤੈਨੂੰ ਉਠਾ ਨਹੀਂ ਦਿੰਦਾ ਉਨਾ ਚਿਰ ਤੂੰ ਉਠਦਾ ਨਹੀਂ ਹੈ। ਕਹੇ ਅਸਕੀਨੋ ਕ੍ਰੋਧ ਵਿਸੇਖੇ। ਇਸ ਤਰ੍ਹਾਂ ਕਹਿ ਕੇ ਮੁੱਲਾ ਨੇ ਤਾਂ ਅੱਖਾਂ ਲਾ ਲਈਆਂ ਕਰਲੀਆਂ, ਬੜਾ ਗੁੱਸਾ ਕੀਤਾ ਹੈ। ਤੇਹ ਕੋ ਗੰਜਨ ਕ੍ਰੋਧ ਵਿਸਾਲਾ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਉਸ ਮੁੱਲਾਂ ਦਾ ਜਿਹੜਾ ਉਹ ਕਾਰਜ ਹੈ ਨਾ, ਉਹਨੂੰ ਕਹਿੰਦੇ ਨਾਸ ਕਰਨ ਵਾਸਤੇ। ਚੜੇ ਮਸੀਤ ਹੈ ਪਰ ਤਤ ਕਾਲਾ। ਨਾਨਕ ਸਾਹਿਬ ਮਹਾਰਾਜ ਛਾਲ ਜੀ ਮਾਰ ਕੇ ਮਸੀਤ ਤੇ ਚੜ ਪਏ। ਆਹ ਅਰੂ ਡੰਗ ਜਬੈ ਚਲਾਈ। ਆ ਜਦੋਂ ਘੋੜੀ ਅੰਗਰ ਮਸੀਤ ਤੇ ਚਲ ਗਏ ਤਾਂ ਉਹਨੂੰ ਚਲਾਇਆ ਨਾ ਅੱਗੇ ਭਜਾਇਆ ਘੋੜੀ ਨੂੰ। ਠਿਠਕਿਓ ਮੁੱਲਾ ਹਿਰਦੈ ਡਰਾਈ। ਮੁੱਲਾ ਹਿਰਦੇ ਵੀ ਡਰ ਗਿਆ ਤੇ ਕੰਬ ਗਿਆ, ਠਿਠ ਬਰ ਗਿਆ ਵੀ ਆ ਕੀ ਹੋ ਗਿਆ। ਚੱਕਰੇ ਤਪਾਏ ਦੇਖ ਨਾਰ ਸਾਰੇ। ਜਿਹੜੇ ਉੱਥੇ ਪੰਪਾਂ ਚਾਰ ਮੁਸਲੇ ਖੜੇ ਸੀ ਉਹ ਦੇਖ ਕੇ ਹੈਰਾਨ ਜੇ ਹੋ ਗਏ ਵੀ ਆ ਕੀ ਹੋ ਗਏ। ਫਿਰ ਤਾਂ ਮਸੀਤੰਗ ਧਾਏ ਨਿਹਾਰੇ। ਸਾਰੇ ਦੇਖਦੇ ਵੀ ਸਾਡੀ ਜਿਹੜੀ ਮਸੀਤ ਹੈ ਘੋੜੀ ਵਾਂਗੂ ਕਿਵੇਂ ਭੱਜੀ ਫਿਰਦੀ। ਕਾਬਲ ਕੇ ਚਾਹ ਫੇਰ ਫਿਰਾਈ। ਮਹਾਰਾਜ ਦੀ ਮੌਜ ਕਹਿੰਦੇ ਕਾਬਲ ਸ਼ਹਿਰ ਦੇ ਚਾਰ ਸ਼ਿਫਰੇ ਕਹਿੰਦੇ ਮਸ਼ੀਨ ਨੂੰ ਘੋੜੀਆਂ ਨੂੰ ਦੜਾਇਆ ਭਜਾਇਆ। ਸੁਣ ਕਾਜੀ ਢਿੱਗ ਆਇਓ ਤਾਈ। ਇੱਥੋਂ ਜਿਹੜਾ ਕਾਜੀ ਸੀ ਨਾ ਸੁਣ ਕੇ ਵੀ ਸਾਡੀ ਮਸ਼ੀਨ ਤਾਂ ਭੱਜੀ ਫਿਰਦੀ ਹੈ ਤੇ ਦੌੜ ਕੇ ਆਇਆ। ਪੀਰ ਔਲੀਆ ਕਿਦਾਂ ਖੁਦਾਏ। ਉਹਨੇ ਆਸਾਰ ਕਹਿੰਦਾ ਵੀ ਇਹ ਤਾਂ ਕੋਈ ਪੀਰ ਹੈ ਮਹਾਨ, ਇਹ ਤਾਂ ਕੋਈ ਔਲੀਆ ਆ ਗਿਆ ਹੈ ਜਾਂ ਖੁਦਾ ਆ ਗਿਆ। ਬੰਦਾ ਹੱਥ ਚਰਨ ਲਪਟਾਏ। ਕਾਜੀ ਸਾਹਿਬ ਕਹਿੰਦੇ ਹੱਥ ਜੋੜ ਕੇ ਮੱਥੇ ਟੇਕ ਰਹੇ ਆ ਮਹਾਰਾਜ। ਹੋਏ ਦੀਨ ਬਹੁ ਬਿਨੈ ਉਚਰਹੀ। ਇਸ ਤਰ੍ਹਾਂ ਕਹਿੰਦੇ ਆਈ ਨਵਾਣਾ ਹੋ ਕੇ ਬੜੀਆਂ ਬੇਨਤੀਆਂ ਕਰਦਾ ਕਾਜੀ। ਲਖ ਅਜਮਤ ਉਰ ਸ਼ਰਦਾ ਧਰਹੀ। ਮਹਾਰਾਜ ਦੀ ਮਹਾਨ ਤਾਕਤ ਜਾਣ ਕੇ ਹਿਰਦੇ ਵਿੱਚ ਬੜੀ ਸ਼ਰਧਾ ਧਾਰ ਰਿਹਾ ਕਾਜੀ। ਅਬ ਮਸੀਤ ਕੋ ਚਲਤ ਟਿਕਾਵੋ। ਤਾਨੀਆਂ ਕਰਦਾ ਕਾਜੀ ਮਹਾਰਾ ਮਸੀਤ ਭੱਜ ਰਹੀ ਹੈ, ਹੁਣ ਤੁਸੀਂ ਟਿਕਾ ਲਓ, ਖੜੀਆਂ ਕਰ ਲਓ। ਹਿਤ ਖੁਦਾਏ ਨਿਜ ਦਰਸ ਦਿਖਾਵੋ। ਖੁਦਾ ਦਾ ਵਾਸਤਾ ਹੈ ਤੇ ਮਹਾਰਾ ਸਾਨੂੰ ਦਰਸ਼ਨ ਦਿਖਾਓ ਜੀ। ਗੁਰ ਮਸੀਤ ਤਿਸਟਾਈ ਜਬ ਹੀ। ਹਾਂ ਜਦੋਂ ਮਸੀਬ ਮਹਾਰਾ ਨੇ ਖੁਦਾ ਜਦੋਂ ਮਹਾਰਾ ਕੋਲ ਖੁਦਾ ਦਾ ਵਾਸਤਾ ਕਾਜੀ ਨੇ ਪਾਇਆ, ਉਸੇ ਵੇਲੇ ਮਹਾਰਾਜ ਨੇ ਉਹ ਮਸੀਤ ਜੀ ਖੜੀ ਜੀ ਕਰ ਲਈ ਹੈ। ਨਗਰ ਲੋਕ ਆਵਤ ਭੇ ਤਬ ਹੀ। ਇਹਨੇ ਨੂੰ ਜਿੰਨੇ ਕਾਬਲ ਸ਼ਹਿਰ ਦੇ ਲੋਕ ਦੌੜ ਦੌੜ ਕੇ ਆ ਰਹੇ। ਧਰ ਹੈ ਉਪਾਇਨ ਬੰਧਨ ਕਰਹੀ। ਮਹਾਰਾਜ ਅੱਗੇ ਪਿਟਾਵਾਂ ਰੱਖ ਰਹੇ ਹੈ ਤੇ ਮੱਥੇ ਟੇਕ ਰਹੇ। ਧਨ ਧਨ ਪੁੰਨ ਧਨ ਉਚਰਹੀ। ਧੰਨੋ ਗੁਰੂ ਨਾਨਕ ਸਾਹਿਬ ਪੀਰ, ਧੰਨੋ ਗੁਰੂ ਨਾਨਕ ਸਾਹਿਬ ਪੀਰ, ਇਉਂ ਹੀ ਕਹੀ ਜਾ ਰਹੇ। ਔਕੜ ਆਪਣੋ ਨਾਮ ਕਹਾਇਓ। ਮਹਾਰਾਜ ਨੂੰ ਪੁੱਛਿਆ ਵੀ ਮਹਾਰਾਜ ਤੁਹਾਡਾ ਨਾਂ ਕੀ ਹੈ। ਮਹਾਰਾਜ ਨੇ ਆਪਣਾ ਨਾਂ ਨਹੀਂ ਦੱਸਿਆ, ਕਹਿੰਦੇ ਸਾਡਾ ਨਾਮ ਵੀ ਔਗੜਾ ਹੈ। ਨਾਮ ਦਾਨ ਇਸ਼ਨਾਨ ਦ੍ਰਿੜਾਇਓ। ਇਸ ਤਰ੍ਹਾਂ ਆਪਣਾ ਨਾਮ ਨੌਗੜ ਰਖਾ ਲਿਆ ਤੇ ਸਾਰਿਆਂ ਨੂੰ ਕਿਹਾ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਫਿਰ ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਫਿਰ ਆਏ ਗਏ ਨੂੰ ਕਹਿੰਦੇ ਦਾਨ ਵੀ ਕਰਨਾ ਤੁਸਾਂ ਨੇ। ਚਰਨ ਕਮਲ ਗੁਰ ਕੋ ਸੋਭਾ ਮੂੰਹ। ਹਾਂ ਇਸ ਤਰ੍ਹਾਂ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਦਾ ਕਮਲ ਵਰਗਾ ਖੱਬਾ ਚਰਨ ਹੈ। ਪੂਜੈ ਤੁਰਕ ਕਰ ਹੈ ਪਰਨਾਮੂੰ। ਜਿੰਨੇ ਕਾਬਲ ਸ਼ਹਿਰ ਵਿੱਚ ਮੁਸਲਮਾਨ ਆਕ ਖੱਬੇ ਚਰਨ ਤੇ ਮੱਥਾ ਟੇਕ ਰਹੇ। ਤਹਿਨੋ ਚਰਨ ਕਮਲ ਤਿਸ ਕਾਲਾ। ਉਸ ਸਮੇਂ ਜਿਹੜਾ ਗੁਰੂ ਮਹਾਰਾਜ ਦਾ ਸੱਜਾ ਕਮਲ ਵਰਗਾ ਚਰਨ ਹੈ। ਪੂਜੈ ਹਿੰਦੂ ਭਾਓ ਵਿਸਾਲਾ। ਹਿੰਦੂ ਆ ਕੇ ਕਾਬਲ ਸ਼ਹਿਰ ਵਿੱਚੋਂ ਬੜੇ ਪ੍ਰੇਮ ਨਾਲ ਉਹ ਸੱਜੇ ਚਰਨ ਨੂੰ ਮੱਥਾ ਟੇਕੀ ਜਾਂਦੇ, ਦੂਜੇ ਖੱਬੇ ਚਰਨ ਨੂੰ ਮੁਸਲਮਾਨ ਮੱਥਾ ਟੇਕ ਰਹੇ। ਸਭ ਹਿੰਨ ਕੋ ਦੀਨੋ ਉਪਦੇਸ਼ਾ। ਭਾਵੇਂ ਕੋਈ ਹਿੰਦੂ ਆਇਆ ਭਾਵੇਂ ਮੁਸਲਮਾਨ ਆਇਆ, ਸਭ ਨੂੰ ਮਹਾਰਾਜ ਨੇ ਇੱਕੋ ਜਿਹੀ ਉਪਦੇਸ਼ ਦਿੱਤਾ। ਭਜੋ ਨਾਮ ਤਜ ਜਗਤ ਕਲੇਸ਼ਾ। ਕਹਿੰਦੇ ਸੰਸਾਰ ਦੇ ਜਿਹੜੇ ਝਗੜੇ ਝਾਂਜੇ ਛੱਡ ਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੋ। ਅੰਤ ਕਾਲ ਮਹਿ ਹੋਏ ਸਹਾਈ। ਜਿਹੜਾ ਵਾਹਿਗੁਰੂ ਨਾਮ ਜਪਿਆ ਅੰਤ ਦੇ ਸਮੇਂ ਤੁਹਾਡਾ ਸਹਾਇਕ ਹੋਵੇ। ਕਰੇ ਜ ਕਲ ਮਲ ਦੇਹ ਮਿਟਾਈ। ਵਾਹਿਗੁਰੂ ਨਾਮ ਜਪਿਆ ਜਿਹੜੇ ਤੁਸੀਂ ਹੁਣ ਜਾਂ ਪਿਛਲੇ ਜਨਮਾਂ ਵਿੱਚ ਪਾਪ ਕੀਤੇ ਸਾਰੇ ਖਤਮ ਮਿਟਾ ਕਰ ਦੇਵੇਗਾ। ਜੈ ਸੰਤ ਸੇਵ ਮਨ ਲਾਈ। ਮਹਾਰਾਜ ਕਹਿੰਦੇ ਕੋਈ ਸਾਧੂ ਸੰਤ ਤੁਹਾਡੇ ਸ਼ਹਿਰ ਵਿੱਚ ਆ ਜੇ, ਮਨ ਲਾ ਕੇ ਉਹਦੀ ਸੇਵਾ ਕਰੀਏ। ਤਿਨਕੇ ਬਚਨ ਸੁਣਤ ਸੁਖ ਪਾਈ। ਆਓ ਸਾਧੂ ਦੇ ਬਚਨ ਸੁਣਿਆ ਕਰੋ ਫਿਰ ਤੁਸੀਂ ਸੁਖ ਪਾਓਗੇ। ਹਿਰਦੈ ਵਿਚਾਰ ਕਮਾਵੈ ਹਸੋ। ਜਿਹੜਾ ਕੋਈ ਤੁਹਾਡੇ ਵਿੱਚੋਂ ਉਹਨਾਂ ਬਚਨਾਂ ਨੂੰ ਕਹਿੰਦੇ ਸੁਣ ਕੇ ਵਿਚਾਰ ਕੇ ਫਿਰ ਕਮਾਵੇਗਾ, ਅਮਲ ਵਿੱਚ ਲਿਆਵੇਗਾ, ਤਬ ਹੋਵੈ ਸੁਖ ਲੋਕਹਿ ਦੋ। ਉਹਨਾਂ ਨੂੰ ਕਹਿੰਦੇ ਦੋਹਾਂ ਲੋਕਾਂ ਵਿੱਚ ਹੀ ਫਿਰ ਸੁਖ ਹੋਵੇਗਾ। ਕਿਤਕ ਦਿਵਸ ਰਹਿ ਕੇ ਜਗ ਤੇਸ਼ਾ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਕਾਬਲ ਸ਼ਹਿਰ ਵਿੱਚ ਕੁਝ ਕੁ ਦਿਨ ਹੋਰ ਰਹਿ ਕੇ ਨਾਮ ਜਪਣ ਕੋ ਦੇ ਉਪਦੇਸ਼ਾ। ਸਾਰਿਆਂ ਨੂੰ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਦਾ ਉਪਦੇਸ਼ ਬਖਸ਼ਿਆ। ਵਿਦਾ ਹੋਏ ਤਿੰਨ ਤੇ ਗੁਣ ਖਾਨੇ। ਉਹਨਾਂ ਦੇ ਖਾਨ ਜਿਹੜੇ ਕਾਬਲ ਵਾਸੀ ਲੋਕ ਉਹਨਾਂ ਤੋਂ ਵਿਦਾ ਹੋ ਗਏ, ਚੱਲ ਪਏ। ਆਨ ਥਾਨ ਗਮਨੇ ਸੁਖ ਦਾਨੀ। ਜੋ ਸੁਖਾਂ ਦਾ ਦਾਨ ਬਖਸ਼ਣ ਵਾਲੇ ਹੈ ਗੁਰੂ ਨਾਨਕ ਸਾਹਿਬ ਕਿਸੇ ਹੋਰ ਸਥਾਨ ਨੂੰ ਚੱਲ ਪਏ। ਕਵ ਸੰਤੋਖ ਸਿੰਘ ਜਾਚੈ ਦਾਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਐਸੇ ਗੁਰੂ ਨਾਨਕ ਸਾਹਿਬ ਕੋਲੋਂ ਮੈਂ ਵੀ ਦਾਨ ਚਾਹੁੰਦਾ। ਸਤ ਨਾਮ ਦੇਵਹੁ ਦੁਖ ਹਨ। ਗੁਰੂ ਨਾਨਕ ਸਾਹਿਬ ਜਿਵੇਂ ਕਾਬਲ ਵਾਸੀ ਹਿੰਦੂ ਮੁਸਲਮਾਨਾਂ ਨੂੰ ਤੁਸੀਂ ਸਤ ਨਾਮ ਵਾਹਿਗੁਰੂ ਦਾ ਉਪਦੇਸ਼ ਦੁੱਖਾਂ ਨੂੰ ਨਾਸ ਕਰਨ ਵਾਲਾ ਬਖਸ਼ਿਆ। ਮੈਂ ਕਵੀ ਸੰਤੋਖ ਸਿੰਘ ਨੂੰ ਵੀ ਉਹ ਨਾਮ ਬਖਸ਼ੋ, ਜਿਸ ਕਰਕੇ ਮੇਰਾ ਵੀ ਪ੍ਰਲੋਕ ਵਿੱਚ ਸਹਾਇਕ ਹੋਵੇ, ਮੇਰੇ ਵੀ ਦੁੱਖ ਨਾਸ ਹੋ ਜਾਣ। ਇਹ ਕਵੀ ਨੇ ਆਪਣੇ ਲਈ ਅਖੀਰ 'ਤੇ ਗੁਰੂ ਨਾਨਕ ਸਾਹਿਬ ਕੋਲੋਂ ਮੰਗ ਲਈ ਹੈ, ਅਤੇ ਆਪਾਂ ਵੀ ਇਤਿਹਾਸ ਪੜ੍ਹਿਆ ਹੈ ਗੁਰੂ ਨਾਨਕ ਸਾਹਿਬ ਦੀ ਆ ਕਵੀ ਵਾਂਗੂ। ਆਪਾਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਇਹ ਮੰਗ ਕਰੀਏ ਕਿ ਐਸਾ ਜਿਹੜਾ ਸਤਨਾਮ ਵਾਹਿਗੁਰੂ ਮਹਾਰਾਜ ਸਾਨੂੰ ਬਖਸ਼ੋ, ਉਹ ਨਾ ਭੁੱਲੇ, ਹਮੇਸ਼ਾ ਸਵਾਸ ਸਵਾਸ ਸਿਮਰੇ, ਯਾਦ ਕਰੀਏ, ਜਿਸ ਕਰਕੇ ਦੁੱਖ ਨਾਸ ਹੋ ਜਾਣ। ਵਿਦਾ ਹੋਏ ਤਿੰਨ ਤੇ ਗੁਣ ਖਾਨੀ, ਆਨ ਥਾਨ ਗਮਨੇ ਸੁਖ ਦਾਨੀ, ਕਵ ਸੰਤੋਖ ਸਿੰਘ ਜਾਚੈ ਦਾਨ, ਸਤ ਨਾਮ ਦੇਵਹੁ ਦੁਖ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਹੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾਕੇ ਸਦਾ ਭਵੇ, ਹੇ ਅਪਰੰਪਰ ਹਰ ਹਰੇ ਹੈ ਪੀਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪੁਰ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ ਤੁਮ ਪਹਿ ਅਰਦਾਸ।